ਵਾਹਿਗੁਰੂ ਸਾਹਿਬ ਜੀਓ ਦੋਹਰਾ ਕਾਰ ਹੋਤ ਨਿਤ ਬਾਪਿਕਾ ਕਰਹਿ ਪ੍ਰੇਮ ਸੋ ਦਾਸ ਕਿਰਪਾ ਦ੍ਰਿਸ਼ਟ ਜਿਸ ਕੋ ਭਿਖਤ ਤਿਸ ਤੇ ਗਿਆਨ ਪ੍ਰਕਾਸ਼ ਕਾਰ ਹੋਤ ਨਿਤ ਬਾਪਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸ ਵਿੱਚ ਆਪਾਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਵੇਂ ਉਹਨਾਂ ਦੀ ਮਹਿਮਾ ਵਡਿਆਈ ਸੁਣ ਕੇ ਬਾਈ ਦਾਸ ਸਤਿਗੁਰੂ ਸਾਹਿਬ ਜੀ ਸ਼ਰਨ ਸ਼ਰਨ ਸੁਜਿਆ ਗੁਰੂ ਕੇ ਲੰਗਰ ਉੱਪਰ ਨਫ਼ਰਤ ਕਰਕੇ ਦੁਆਰਕਾ ਚਲਿਆ ਗਿਆ ਸੀ। ਉੱਥੋਂ ਵੀ ਖਾਲੀ ਪਰਤਿਆ, ਸਗੋਂ ਭਗਵਾਨ ਕ੍ਰਿਸ਼ਨ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਮਹਿਮਾ ਕੀਤੀ ਵੀ ਉੱਥੇ ਪਰਮੇਸ਼ਰ ਰੂਪ ਹੈ, ਜਿਨ੍ਹਾਂ ਦੀ ਆਗਿਆ ਵਿੱਚ ਅਸੀਂ ਸਾਰੇ ਅਵਤਾਰੇ ਧਰਤੀ 'ਤੇ ਸਮੇਂ ਸਮੇਂ ਅਨੁਸਾਰ ਆਉਂਦੇ ਜਾਂਦੇ ਨੇ। ਉਹਨਾਂ ਤੋਂ ਬੇਮੁੱਖ ਹੋਇਆ ਹੈ, ਇੱਥੇ ਦਰਸ਼ਨ ਨਹੀਂ ਹੋ ਸਕਦੇ ਬੇਮੁੱਖ ਨੂੰ। ਦਰਸ਼ਨ ਕਰਨੇ ਉਹਨਾਂ ਦੇ ਘਰ, ਜੋ ਇੱਛਾ ਕਰੇਗਾ ਉਸੇ ਰੂਪ ਵਿੱਚ ਹੀ ਦਰਸ਼ਨ ਹੋ ਜਾਣਗੇ। ਵਾਪਸ ਪਰਤਿਆ ਸੀ, ਰਸਤੇ ਵਿੱਚ ਆਉਂਦੇ ਉੱਪਰ ਨਾ ਕਰ ਲਿਆ ਵੀ ਗੁਰੂ ਅਮਰਦਾਸ ਜੀ ਪਰਮੇਸ਼ਰ ਰੂਪ ਹੈ ਅਤੇ ਫਿਰ ਮੈਨੂੰ ਭਗਵਾਨ ਵਿਸ਼ਨੂੰ ਦੇ ਸਰੂਪ ਦੇ ਵਿੱਚ ਦਰਸ਼ਨ ਦੇਣ। ਉਹਨਾਂ ਦੀਆਂ ਚਾਰ ਬਾਹਾਂ ਹਨ, ਹੱਥ ਵਿੱਚ ਸੰਖ ਹੈ, ਚੱਕਰ ਹੈ, ਕਵਲ ਵਗੈਰਾ ਹੈ ਅਤੇ ਸੀਸ 'ਤੇ ਸੋਹਣਾ ਮੁਕਟ ਪਹਿਨਿਆ ਹੋਇਆ। ਪੀਤਾਂਬਰ ਵਸਤਰ ਹਨ, ਦਜੰਤੀ ਵਨ ਵਾਲਾ ਗਲ ਵਿੱਚ ਮਾਲਾ ਪਾਈ ਹੋਈ ਹੈ। ਉਸੇ ਰੂਪੀ ਦਰਸ਼ਨ ਦੇ ਕੇ ਰੀਸ਼ਾ ਪੂਰੀ ਕਰ ਦਿੱਤੀ ਹੈ। ਫਿਰ ਇਸੇ ਤਰ੍ਹਾਂ ਆਪ ਜੀ ਨੇ ਆਪਣੇ ਗੁਰਸਿੱਖਾਂ ਦੀ ਮਹਾਨਤਾ ਜਣਾਉਂਦਿਆਂ ਹੋਇਆ ਇਸ ਵਸਤੂ ਨੂੰ ਤੂੰ ਉੱਧਰ ਫਿਰਦਾ, ਇੱਥੇ ਤਾਂ ਗੁਰੂ ਕੇ ਸੇਵਕ ਹੀ ਬਖਸ਼ਿਸ਼ ਕਰ ਸਕਦੇ ਹਨ। ਵਚਨ ਕਿਹਾ ਵੀ 8 ਕਦਮ ਤੂੰ ਇੱਥੇ ਰਹਿ, ਤੇਰਾ ਜਿਹੜਾ ਬ੍ਰਹਮ ਵਿੱਦਿਆ ਦਾ ਦਾਤਾ ਉਸਤਾਦ ਇੱਥੇ ਪ੍ਰਗਟ ਕਰਾਂਗੇ, ਉਹ ਤੈਨੂੰ ਬਖਸ਼ਿਸ਼ ਕਰੇਗਾ। ਇਹ ਮਾਨਕ ਚੰਦ ਸੀ ਪੱਥਰੀਆ ਪੱਥਰ ਦਾ ਕੰਮ ਕਰਨ ਵਾਲਾ ਖੱਤਰੀਆਂ ਵਿੱਚੋਂ, ਇਹ ਵੈਰੋਵਾਲ ਨਗਰ ਦਾ ਹੈ ਸੀ। ਇਸ ਤਰ੍ਹਾਂ ਇਸਨੂੰ ਸਤਿਗੁਰੂ ਨੇ ਕਿਹਾ ਵੀ ਤੂੰ ਕਣਜਾ ਲੈ ਕੇ ਬੋਲੀ ਦੇ ਹੇਠਾਂ ਚੱਲਿਆ ਜਾ, ਇਹ ਕਣਜਾ ਹੈ ਅਤੇ ਤੋੜ ਦੇ ਇਸਨੂੰ। ਇਹ ਗਿਆ, ਇਸਨੇ ਜਦੋਂ ਮਾਰਿਆ ਹਥੌੜਾ ਜਾ, ਉਹ ਇਸਦਾ ਕਰ ਟੁੱਟ ਗਿਆ ਹੈ, ਉਹ ਪਾਂਡੋ ਜੀ ਟੁੱਟ ਗਈ ਹੈ। ਹੁਣ ਵੀ ਜਦੋਂ ਆਪ ਬੋਰ ਬੋਰ ਜਿਹਾ ਕਰਦੇ ਫਿਰ ਬੁੱਕਿਆਂ ਨਾਲ ਭੰਨਦੇ ਹੋ, ਹੇਠਾਂ ਜਿਹੜਾ ਘੋੜਾ ਦਾ ਜਾਂ ਪਾਂਡੋ ਜੀ ਹੁੰਦੀ ਹੈ, ਅਤੇ ਜਦੋਂ ਉਹ ਟੁੱਟ ਜਾਂਦੀ ਉਸੇ ਵੇਲੇ ਫਿਰ ਪਾਣੀ ਫਟਾ ਫਟ, ਉਹ ਜਿਵੇਂ ਕੋਈ ਤੱਤਲਾ ਗਰਮ ਪਾਣੀ ਉਬਲਦਾ ਹੁੰਦਾ ਨੇ, ਉਹ ਤਾਂ ਨੂੰ ਉਬਲਦਾ ਹੈ ਉਹ ਇੱਕਦਮ, ਅਤੇ 35 ਫੁੱਟ ਉੱਪਰ ਨੂੰ ਪਾਣੀ ਚੜਿਆ ਹੁੰਦਾ ਹੈ। ਇੰਨਾ ਉਹ ਹੇਠਲੇ ਪਾਣੀ ਦਾ ਬਲ ਹੈ, ਉਹ 5 ਫੁੱਟ ਪੈਂਦਾ ਹੈ। ਬਸ ਉਹਦੇ ਵਿੱਚ ਹੀ ਇਹ ਫਿਰ ਡੁੱਬ ਮੁੱਕ ਗਿਆ ਹੈ। ਅਤੇ ਅਗਲੇ ਦਿਨ ਗੁਰੂਵਾਰ ਨੇ ਕਢਾ ਕੇ ਮੇਰ ਭਰਿਆ ਚਰਨ ਚੁਹਾਇਆ ਅਤੇ ਸੁਰਜੀਤ ਕਰ ਦਿੱਤਾ। ਫਿਰ ਕਿਹਾ ਵੀ ਇਹਦੇ ਚਰਨੀ ਲੱਗ, ਇਹ ਤੈਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰੇਗਾ। ਇਹ ਉਹ ਜਾਤੀਆ ਮਾਨ ਛੱਡ ਕੇ ਅਤੇ ਕਰਮ ਕੁਨਵੇ ਦਾ ਜਿਹੜਾ ਉਹਨੂੰ ਹਉਮੈ ਹੰਕਾਰ ਸੀ, ਮੇਰੇ ਵਰਗਾ ਕੋਈ ਸੁੱਧ ਸੁਧਾ ਹੀ ਨਹੀਂ ਹੈ, ਨਿਮਰਤਾ ਗਰੀਬੀ ਚਰਨੀ ਪੈ ਗਿਆ। ਫਿਰ ਇਹਨੂੰ ਗੁਰੂ ਮਹਾਰਾਜ ਨੇ ਮੰਜੀ ਵੀ ਬਖਸ਼ ਦਿੱਤੀ ਸੀ, ਨਾਲ ਹੀ ਮਾਨਕ ਚੰਦ ਨੂੰ ਰਲ ਮਿਲ ਕੇ ਹੁਣ ਤੁਸੀਂ ਸਿੱਖੀ ਦਾ ਪ੍ਰਚਾਰ ਡਟ ਕੇ ਕਰੋ। ਇਸ ਤਰ੍ਹਾਂ ਜਿਹੜਾ ਇਹ ਮਾਣਕ ਚੰਦ ਇਹ ਤਾਂ ਆਪਣੇ ਪਹਿਲਾਂ ਬੈਰੋਵਾਲ ਚਲਿਆ ਗਿਆ, ਫਿਰ ਇਹ ਸੁਲਤਾਨਪੁਰ ਆ ਕੇ ਵਸਣ ਲੱਗ ਪਿਆ ਸੀ। ਦੱਸਦੇ ਹਨ ਕੁਝ ਜਿਹੜੀ ਸੰਤਾਨ ਇਸਦੀ ਉਹ ਕਾਬਲ ਵਿੱਚ ਵੀ ਵੱਸਦੀ ਹੈ। ਇਸੇ ਤਰ੍ਹਾਂ ਇੱਕ ਗੰਗੋ ਖੱਤਰੀ ਜੋ ਬੱਸੀ ਪਿੰਡ ਦਾ ਸੀ, ਜੋ ਆ ਸਰਹੰਦ ਦੇ ਨੇੜੇ ਬੱਸੀ ਹੈ ਨਾ, ਇੱਥੋਂ ਦਾ ਹੈ ਸੀ ਇਹਦਾ ਧੰਦਾ ਮਾਇਆ ਦਾ ਸੀ ਅਤੇ ਹੁੰਡੀਆਂ ਕਰਦਾ ਹੁੰਦਾ ਸੀ। ਇੱਕ ਵਾਰੀ ਮਾਇਆ ਵਿੱਚ ਘਾਟਾ ਪੈ ਗਿਆ। ਗੁਰੂ ਅਮਰਦਾਸ ਸਾਹਿਬ ਜੀ ਦਾ ਜਸਨ ਕੇ ਹਜੂਰੀ ਵਿੱਚ ਆਇਆ, ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ। ਆਪ ਜੀ ਨੇ ਕਿਹਾ ਵੀ ਦਿੱਲੀ ਵਿੱਚ ਜਾ ਕੇ ਕੋਠੀਆ ਬਣਾ ਲਾ, ਉੱਥੇ ਬਹੁਤਾ ਮਾਇਆ ਧਾਰੀ ਹੋ ਜਾਣਗੇ, ਬਿਜਨਸ ਤੇਰਾ ਇਹ ਵਧੀਆ ਉੱਥੇ ਚੱਲ ਗਿਆ। ਮਹਾਰਾਜ ਦੇ ਵਚਨ 'ਤੇ ਭਰੋਸਾ ਰੱਖ ਕੇ ਦਿੱਲੀ ਕੋਠੀ ਜਾ ਪਾਈ। ਇੱਕ ਕੋਈ ਮੁਗਲ ਆਇਆ ਹੈ, ਉਹਦੇ ਕੋਲ ਲੱਖ ਮੋਹਰ ਸੀ, ਇੱਕ ਹੁੰਡੀ ਚਾਹੁੰਦਾ ਸੀ, ਇੱਕ ਚੈੱਕ ਬੁੱਕ ਚਾਹੁੰਦਾ ਸੀ। ਦੂਜੇ ਸ਼ਾਹੂਕਾਰ ਬਹੁਤੀ ਤਕੜੀ, ਹੁਣ 15 ਲੱਖ ਰੁਪਈਆ ਬਣਦਾ ਸੀ ਮੋਹਰ ਦਾ, ਕੋਈ ਹੱਥ ਨਹੀਂ ਪਾਉਂਦਾ ਸੀ ਵੀ ਇੰਨਾ ਤਾਂ ਮੁਸ਼ਕਿਲ ਹੈ, ਇੱਕ ਹੁੰਡੀ ਇੱਕ ਚੈੱਕ ਬੁੱਕ ਇੰਨਾ ਪੈਸਾ ਦੇਣਾ ਇੱਕ ਥਾਂ ਬਹੁਤ ਔਖਾ ਹੈ। ਪਰ ਸੁਣ ਕੇ ਇਹਦੇ ਕੋਲ ਆ ਗਿਆ ਹੈ, ਇਸਨੇ ਕਹਿ ਦਿੱਤਾ ਵੀ ਹਾਂ ਮੈਂ ਇੱਕ ਹੁੰਡੀ ਕਰ ਦਿਆਂਗਾ। ਉਹ ਆਪਣੇ ਹੱਥਾਂ ਦੀ ਲਿਖਤ ਦੇ ਦਿੱਤੀ ਹੈ, ਇਹਨੂੰ ਦਰਸ਼ਨੀ ਹੁੰਡੀ ਕਹਿੰਦੇ ਸਨ, ਜਾਂ ਰਸੀਦ ਬੁੱਕ ਜਾਂ ਚੈੱਕ ਬੁੱਕ ਕਹਿ ਦਿਓ। ਇਸ ਤਰ੍ਹਾਂ ਫਿਰ ਲਾਹੌਰ ਵਿੱਚ ਜਿੱਥੇ ਇਹਦਾ ਕੋਈ ਲੈਣ ਦੇਣ ਸੀ ਉੱਥੇ ਮਾਇਆ ਨੇ ਪਹੁੰਚਾ ਦਿੱਤੀ। ਅਤੇ ਉਹ ਜਦੋਂ ਮੁਗਲ ਨੂੰ ਉੱਥੇ ਦਰਸ਼ਨੀ ਹੁੰਡੀ ਦਿਖਾ ਕੇ ਮਿਲਣ ਤੋਂ ਉਹਨੇ ਫਿਰ ਜਸ ਕੀਤਾ, ਫਿਰ ਇਹਦੀ ਚੜ੍ਹਦੀ ਕਲਾ ਹੋ ਗਈ। ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਪਰਖ ਕੀਤੀ। ਇੱਕ ਬ੍ਰਾਹਮਣ ਕੋਈ ਆ ਗਿਆ ਸੀ, ਉਹ ਕਹਿੰਦਾ ਮੇਰਾ ਮਾਰੇ ਲੜਕੀ ਕੁਆਰੀ ਹੈ, ਜੇ ਕੋਈ 50 ਰੁਪਈਏ ਮੈਨੂੰ ਮਿਲ ਜਾਣ ਬਾਹਰੋਂ ਉਠਾ ਦੇਵਾਂ। ਮਹਾਰਾਜ ਨੇ ਆਪਣੇ ਵੱਲੋਂ ਉਹ ਦਰਸ਼ਨੀ ਹੁੰਡੀ ਲਿਖ ਦਿੱਤੀ ਹੈ ਵੀ ਉਹ ਤੋਂ ਲੈ ਲਾ, ਦਿੱਲੀ ਤੋਂ ਜਾ ਕੇ ਗਿਆ ਹੈ। ਇਹ ਬੋਲਿਆ ਹੀ ਨਹੀਂ, ਹੈਰਾਨ ਜਿਹਾ ਹੋ ਗਿਆ ਵੀ ਮੇਰੇ 'ਤੇ ਮਹਾਰਾਜ ਨੇ ਕਿਵੇਂ ਇਹ ਲਿਖ ਕੇ ਭੇਜ ਦਿੱਤਾ ਹੈ। ਚੁੱਪ ਜਿਹਾ ਕਰ ਗਿਆ ਹੈ, ਵਾਪਸ ਪਰਤਿਆ। ਪਰ ਖਿਆਲ ਕਰਨ ਲੱਗੇ ਵੀ ਮਾਇਆ ਦਾ ਸੁਭਾਅ ਹੀ ਐਸਾ ਹੁੰਦਾ ਹੈ, ਜਿਹਦੇ ਕੋਲ ਆ ਜਾਏ ਫਿਰ ਉਹਦੀ ਸ਼ਰਤ ਵਰਤੇ ਭੁਲਾ ਦਿੰਦੀ ਹੈ, ਗੁਰੂ ਪਰਮੇਸ਼ਰ ਨੂੰ ਇਹ ਭੁੱਲ ਹੀ ਜਾਂਦਾ ਹੁੰਦਾ ਹੈ। ਫਿਰ ਇਹ ਆਪਣਾ ਗੁਰੂ ਘਰਦਾ ਜਾਣ ਕੇ ਉਹਨੂੰ ਸਮਤ ਬਖਸ਼ਣ ਵਾਸਤੇ ਮਹਾਰਾਜ ਨੇ ਕੌਤਕ ਕੀਤਾ, ਮਾਇਆ ਵਿੱਚ ਘਾਟਾ ਪੈ ਗਿਆ। ਫਿਰ ਭਜਿਆ ਮਹਾਰਾਜ ਕੋਲ, ਲੱਗਿਆ ਬੋਲੀ ਦੀ ਸੇਵਾ ਕਰਨ। ਐਸਾ ਹੀ ਹੈ ਵੀ ਜਦੋਂ ਮਤਵਲ ਹੋਵੇ ਨਾ ਫਿਰ ਇਹ ਸਭ ਕੁਝ ਕਰ ਕਰਾ ਲੈਂਦੇ, ਫਿਰ ਨਹੀਂ ਇੱਥੇ ਵੀ ਆਵਾ ਦੇਖਦੇ ਹੀ ਹੈ ਨਿਕਲਦੇ, ਫਿਰ ਤਾਂ ਨਹੀਂ ਇੱਥੇ ਕੋਈ ਝਾਕਦਾ ਇੱਧਰ ਨੂੰ, ਫਿਰ ਤਾਂ ਇੱਥੋਂ ਸਾਡੇ ਭਾਈਆਂ ਨੇ ਮਖੌਲ ਤਾਂ ਜ਼ਰੂਰ ਕਰ ਲੈਣਗੇ, ਵਿਹਲੜ ਹੈ ਜਾਂ ਉਹ ਹੈ ਜੀ ਜਾਓ ਹੈ। ਜਦੋਂ ਮਤਵਲ ਪੈ ਜਾਏ ਫਿਰ ਇਹ ਤਾਂ ਤੁਹਾਡੇ ਹੈ ਜੀ, ਤੁਹਾਡੇ ਹੀ ਕੰਮ ਦਾ ਹੈ, ਉੱਥੋਂ ਬਿਨਾਂ ਨਹੀਂ ਅਸੀਂ ਕਿਤੇ ਆਉਂਦੇ ਜਾਂਦੇ, ਕਿਸੇ ਨੂੰ ਨਹੀਂ ਮੰਨਦੇ। ਬਸ 100 ਥਾਈਂ ਕਿਤੇ ਗਏ ਖਾਣ, ਐਂ ਕਹਿਣਗੇ ਵੀ ਅਸੀਂ ਤੁਹਾਡੇ ਹਾਂ। ਐਸਾ ਹੈ ਜਾਣੀ ਇਹ ਸੁਭਾਅ ਹੈ ਮਾਇਆ ਦਾ, ਮਾਇਆ ਧਾਰੀ ਤਿੰਨਾਂ ਬੋਲਿਆ ਹੈ ਵੀ ਮਨੁੱਖ ਨਾਲ ਹੈ ਜਾਂਦਾ ਹੈ। ਜਦੋਂ 4 ਪੈਸੇ ਆ ਜਾਣ ਉਹਦੀ ਬੋਲ ਬਾਣੀ 'ਚ ਬਹੁਤ ਫਰਕ ਪੈ ਜਾਂਦਾ ਹੈ, ਉਹ ਨਹੀਂ ਰਹਿੰਦਾ। ਹਾਂ ਜਿਹੜਾ ਕੋਈ ਗੁਰਮੁਖ ਹੈ ਉਹਦੇ 'ਤੇ ਗੁਰਮੁਖ ਮਾਇਆ ਵਿੱਚ ਉਹਦਾ ਸੀ, ਉਹ ਕਿੰਨੇ ਲੱਖਾਂ ਕਰੋੜਾਂ ਹੋਵੇ ਤੇ ਨਹੀਂ, ਕਿਉਂਕਿ ਉਹ ਗੁਰੂ ਕੀ ਸਮਝਦਾ ਆਪਣੀ ਨਹੀਂ ਸਮਝਦਾ ਹੈ। ਜਿਹੜਾ ਆਪਣੀ ਸਮਝ ਉਹਦੇ 'ਤੇ ਫਿਰ ਮਾਇਆ ਦਾ ਅਸਰ ਜ਼ਰੂਰ ਪੈ ਜਾਊਗਾ, ਉਹ ਫਿਰ ਐਸਾ ਵੈਸਾ ਕਰੂ ਕਰਾਓ। ਮਹਾਰਾਜ ਨੇ ਸਮਤ ਬਖਸ਼ਣ ਵਾਸਤੇ ਉਹ ਭਾਣਾ ਵਰਤਾ ਤਾਂ ਘਾਟਾ ਪੈ ਗਿਆ, ਫਿਰ ਆਇਆ ਸੇਵਾ ਵਿੱਚ ਡਰ ਗਿਆ। ਮਹਾਰਾਜ ਨੇ ਕੋਈ ਨਹੀਂ ਬੁਲਾਇਆ ਚਲਾਇਆ, ਕਿਉਂਕਿ ਪ੍ਰੇਮ ਦੀ ਖਿੱਚ ਪਈ ਹੈ। ਫਿਰ ਇਹਨੂੰ ਬੁਲਾਇਆ, ਆਵੇ ਗੰਗੂ ਸ਼ਾਹ, ਕਹਿੰਦਾ ਨਹੀਂ ਮਹਾਰਾਜ ਮੈਨੂੰ ਆਪਣੇ ਘਰ ਦਾ ਸੇਵਕ ਆਖੋ, ਸ਼ਾਹੂਕਾਰ ਨਾ ਆਖੋ। ਮਹਾਰਾਜ ਕਹਿੰਦੇ ਨਹੀਂ ਸ਼ਾਹੂਕਾਰ ਹੀ ਹੈ, ਅੱਗੇ ਵਾਸਤੇ ਸਾਬਤਾ ਰਹਿਣਾ ਹੈ ਤੂੰ, ਇਸੇ ਤਰ੍ਹਾਂ ਫਿਰ ਚੜ੍ਹਦੀ ਕਲਾ ਹੋ ਜਾਏਗੀ, ਫਿਰ ਇਸੇ ਤਰ੍ਹਾਂ ਫਿਰ ਨਾਲੇ ਨੂੰ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਲਈ ਮੰਜੀ ਵੀ ਬਖਸ਼ ਦਿੱਤੀ ਸੀ। ਇਹਨਾਂ ਦੀ ਫਿਰ ਸੰਪਰਦਾ ਹੀ ਉਸ ਚੱਲ ਗਈ ਸੀ ਗੰਗੂ ਸ਼ਾਹੀਏ। ਆ ਗੁਰੂ ਕਲਗੀਧਰ ਜੀ ਦੇ ਸਮੇਂ ਫਿਰ ਇਹ ਥੋੜ੍ਹੇ ਜਿਹੇ ਵਿਹਮਕ ਜਿਹੇ ਹੋ ਗਏ ਸੀ, ਇਸ ਕਰਕੇ ਫਿਰ ਜਿਵੇਂ ਹਦਾਲਕੇ ਵੀ, ਇਹ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਇੱਕ ਹਦਾਲ ਸਿੱਖ ਆਟਾ ਗੁੰਨਣ ਦੀ ਸੇਵਾ ਕਰਨ ਵਾਲਾ ਸੀ, ਇਹ ਵੀ ਉਦੋਂ ਬੇਮੁੱਖ ਹੋ ਗਿਆ ਸੀ। ਫਿਰ ਮਹਾਰਾਜ ਨੇ ਕਹਿਤਾ ਗੰਗੂ ਸ਼ਾਹੀਏ ਹਦਾਲੀਏ ਹੰਦੂਲੀਏ, ਜਿਹੜੇ ਗੁਰੂ ਘਰ ਤੋਂ ਬੇਮੁੱਖ ਹੈ ਇਹਨਾਂ ਨਾਲ ਲੈਣ ਦੇਣ ਨਹੀਂ ਕਰਨਾ ਹੈ। ਇਸ ਤਰ੍ਹਾਂ ਇਹਨਾਂ ਦੀ ਵੀ ਉਸ ਸੰਪਰਦਾ ਗੰਗੂ ਸ਼ਾਹੀਆਂ ਦੀ ਚੱਲਦੀ ਹੈ। ਅਤੇ ਪਿਛੋਕੜ ਇਹਨਾਂ ਦਾ ਇਹ ਹੈ ਵੀ ਬਖਸ਼ਿਸ਼ ਹਦਾਲੀਆਂ ਅਤੇ ਗੰਗੂ ਸ਼ਾਹੀਆਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਸੋਂ ਹੋਈ ਸੀ, ਸਿੱਖੀ ਦੇ ਪ੍ਰਚਾਰ ਲਈ ਇਹਨਾਂ ਨੂੰ ਮੱਕੀਆਂ ਬਖਸ਼ੀਆਂ ਸਨ। ਅੱਜ ਕਾਬਲ ਮਾਈ ਮੇਰੀ ਮਾਈ ਹੈ, ਜਿਹਦੇ ਨਾਮ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਮਾਈ ਸੇਵਾ ਬਾਜ਼ਾਰ ਬਣਿਆ ਹੈ, ਜਿੱਥੇ ਧਾਰਮਿਕ ਪੁਸਤਕਾਂ, ਗੁਰਬਾਣੀ ਦੀਆਂ ਪੁਸਤਕਾਂ, ਗੁੜਕੇ, ਸ਼੍ਰੀ ਗੁਰੂ ਗ੍ਰੰਥ, ਕੰਘੇ, ਕੜੇ, ਗਾਤਰੇ ਔਰ ਸਭ ਕੁਝ ਧਾਰਮਿਕ ਲਿਟਰੇਚਰ ਮਿਲਦਾ, ਪੁਸਤਕਾਂ ਮਿਲਦੀਆਂ, ਉਹ ਮਾਈ ਦਾ ਪ੍ਰਸੰਗ ਆ ਰਿਹਾ ਹੈ। ਜਿਵੇਂ ਆਉਂਦਾ ਸੁਣੀਏ ਜੀ, ਕਾਰ ਹੋਤ ਨਿਤ ਬਾਪਿਕਾ, ਜਿਹੜਾ ਬੋਲੀ ਸਾਹਿਬ ਇਸ ਦੀ ਹਮੇਸ਼ਾ ਜਿਹੜੀ ਕਾਲ ਸੇਵਾ ਹੁੰਦੀ ਹੈ। ਕਰ ਹੈ ਪ੍ਰੇਮ ਸੋ ਦਾਸ, ਜਿਹਨੇ ਗੁਰੂ ਕੇ ਦਾਸ ਸੇਵਕ ਬੜੇ ਪ੍ਰੇਮ ਭਾਵ ਨਾਲ ਕਰਦੇ ਹਨ। ਕਿਰਪਾ ਦ੍ਰਿਸ਼ਟ ਜਿਸ ਕੋ ਪਿਖਤ, ਕਾਰ ਕਰਦਿਆਂ ਦੇਖ ਕੇ ਜਿਹਦੇ ਉੱਪਰ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਭਰੀ ਨਿਗਾਹ ਨਾਲ, ਮਿਹਰ ਭਰੀ ਨਿਗਾਹ ਨਾਲ ਤੱਕਦੇ ਨੇ। ਤਿਸ ਤੇ ਤਿਸ ਕੇ ਗਿਆਨ ਪ੍ਰਕਾਸ਼, ਆਪਦੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹਨ। ਚੌਪਈ ਲਗਾਏ ਈਟਕਾ, ਲਿਆਏ ਈਟਕਾ ਕਰ ਦਮ ਕਰਕੇ, ਜਿਹੜੇ ਗੁਰੂ ਕੇ ਸਿੱਖ ਕੋਈ ਇੱਟਾਂ ਲਿਆਈ ਜਾਂਦਾ ਹੈ, ਕੋਈ ਜਿਹੜਾ ਗਾਰਾ ਜਾ ਬਣਾ ਕੇ ਲਿਆਉਣਾ ਕਰਦਾ ਹੈ। ਚੂਨਾ ਪ੍ਰਥਮ ਸੋਨੀਕ ਸੁਧਾਰ ਕੇ, ਇਸੇ ਤਰ੍ਹਾਂ ਕੋਈ ਜਿਹੜਾ ਚੂਨਾ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸੁਧਾਰਦਾ ਰਗੜਦਾ ਹੈ। ਪੀਸਹ ਚਾਕੀ ਮਹਿ ਕਰ ਪ੍ਰੇਮ, ਇਸ ਤਰ੍ਹਾਂ ਚੰਗੀ ਤਰ੍ਹਾਂ ਪਹਿਲਾਂ ਉਹਨੂੰ ਧੋਤੂ ਕੇ ਸਵਾਰਦਾ ਹੈ, ਫਿਰ ਬਾਅਦ ਵਿੱਚ ਕਹਿੰਦੇ ਬੜੇ ਪ੍ਰੇਮ ਨਾਲ ਚੱਕੀ ਹੋਈ ਚੋਪੀ ਦੇ ਹੈ। ਅੱਜ ਕੱਲ੍ਹ ਤਾਂ ਬਣਿਆ ਬਣਾਇਆ ਸੀਮਿੰਟ ਜਾਂ ਪਾਊਡਰ ਜਿਹਾ ਮਿਲ ਜਾਂਦਾ ਹੈ ਨਾ, ਪਿਛਲੇ ਸਮੇਂ ਇਸ ਤਰ੍ਹਾਂ ਇਹ ਰੋਡ ਜਿਹੇ ਹੁੰਦੇ ਸੀ ਖਾਸ, ਪਿਛਲੇ ਉਹਨਾਂ ਨੂੰ ਪੀ ਪੀ ਕੇ ਫਿਰ ਇਹ ਚੂਨਾ ਬਣਾਉਂਦੇ ਸਨ। ਅਜਿੰਨਾ ਹਰਿਮੰਦਰ ਸਾਹਿਬ ਹੈ, ਪੁਲ ਬਣਿਆ ਹੋਇਆ, ਹੇਠਲੀ ਨਿਓ ਹੈ, ਸਭ ਚੂਨੇ ਦੀ ਬਣੀ ਹੈ, ਅਤੇ ਮਸਾਲੇ ਮਸੂਲੇ ਪਾ ਕੇ ਇੰਨਾ ਹੀ ਮਤਲਬ ਪੱਕਾ ਕੀਤਾ ਹੋਇਆ। ਹੁਣ ਜਦੋਂ ਕਾਰ ਸੇਵਾ ਪਿੱਛੇ ਹੋਈ ਸੀ, ਇੰਜੀਨੀਅਰ ਜੀ ਬਾਹਰੋਂ ਆਏ ਸੀ ਇੱਧਰਲੇ, ਤਾਂ ਸਾਡੇ ਕਹਿੰਦੇ ਨਹੀਂ ਹੁਣ ਇਹ ਦੁਬਾਰਾ ਤੋੜ ਕੇ ਨਾ ਚੂਨਾ ਅਤੇ ਫੇਰ ਪਲਾਸਟਰ ਕੈਮੀਕਲ ਨਾ ਕੀਤਾ ਜਾਏ। ਉਹ ਹੁਣ ਪਾਣੀ 'ਚ ਕਹਿੰਦੇ ਕਿੰਨੇ ਸਾਲ ਹੋ ਗਏ, ਇਹ ਤਾਂ ਹੁਣ ਇਹਦੀ ਖਸਤਾ ਹਾਲਤ ਹੋ ਗਈ ਹੋਈ। ਅਤੇ ਜਦੋਂ ਸਰੋਵਰ ਵਿੱਚੋਂ ਜਲ ਕੱਢਿਆ ਹੈ ਅਤੇ ਦੇਖਿਆ, ਅਤੇ ਇੱਕ ਟਿੱਪ ਵੀ ਪਾਣੀ ਦੇ ਵਿੱਚ ਨਹੀਂ ਪ੍ਰਵੇਸ਼ ਹੋਈ ਸੀ, ਉਵੇਂ ਹੀ ਮਾੜੇ ਜਿਹੇ ਮਾਰਦੇ ਸੀ ਯਾਰ ਜਾਂ ਉਦੋਂ ਹੀ ਅੱਗ ਨਿਕਲਦੀ ਸੀ। ਉਹ ਕਹਿੰਦੇ ਹੱਲ ਹੋ ਗਈ, ਇੰਨਾ ਤਾਂ ਸਾਡਾ ਸੀਮਿੰਟ ਨਹੀਂ ਕਾਮਯਾਬ, ਜਿੰਨਾ ਇਹ ਗੁਰੂ ਕੇ ਸਿੱਖਾਂ ਨੇ ਐਸੇ ਢੰਗ ਨਾਲ ਇਹਨੂੰ ਲਾਇਆ, ਪ੍ਰੇਮ ਪਿਆਰ ਨਾਲ ਰਗੜ ਕੇ ਅਤੇ ਹੋਰ ਮਸਾਲੇ ਮਸੂਲੇ ਪਾ ਕੇ, ਇਹਦੀ ਤਾਂ ਹੈ ਸਾਡੇ ਸੀਮਿੰਟ ਦੀ ਹੈ ਨਹੀਂ ਕੋਈ ਮਨਿਆਦ। ਜੇ ਕੋਈ ਬੇਈਮਾਨੀ ਲੱਗਦਾ ਫਿਰ ਤਾਂ ਮਨਿਆਦ ਹੀ ਕੋਈ ਨਹੀਂ ਇਹਦੀ, ਇਹ ਤਾਂ ਫਿਰ ਤਾਂ ਇਹਨਾਂ ਦੇ ਟੁੱਲ ਮੁੱਲ ਵੀ ਟੁੱਟ ਜਾਂਦੇ ਨੇ, ਅਤੇ ਗੋਦਾਵਰੀ ਤਾਂ ਟੁੱਟ ਹੀ ਗਿਆ ਸੀ। ਕਾਰ ਸੇਵਿਆ ਵਾਲਿਆਂ ਦਾ ਹੁਣ ਵੀ ਸ਼ਿਕਾਰ ਘਾਟ ਖੜਾ ਹੈ, ਇਹਨਾਂ ਬੇਈਮਾਨਾਂ ਦਾ ਉਦੋਂ ਹੀ ਟੁੱਟ ਗਿਆ ਸੀ, ਅਜੇ ਪਾਣੀ ਉੱਤੋਂ ਦੀ ਲੰਘਿਆ ਨਹੀਂ ਸੀ, ਇੱਥੇ ਤੋਂ ਰੋਜ਼ ਲੰਘਦਾ ਉਹਦੇ ਤੋਂ। ਯਾਨੀ ਐਸੇ ਜਿਹੜਾ ਝੂਨਾ ਪੱਕਾ ਹੈ ਉਹਦੇ ਵਿੱਚ ਮਸਾਲੇ ਮਸੂਲੇ ਪਾ ਕੇ ਫਿਰ ਉਹ ਜਾਣੀ ਵਾਟਰਪਰੂਫ ਕਰ ਦਿੰਦੇ ਸੀ, ਪਾਣੀ ਨਹੀਂ ਵੜਦਾ ਸੀ। ਹੁਣ ਵੀ ਉਹ ਸਾਹਮਣੇ ਤੁਸੀਂ ਦੇਖੋ ਕਿਸੇ ਪਾਸੇ ਵੀ ਜਿੱਥੇ ਉਹ ਚੂਨਾ ਲਾਇਆ ਬਿਲਕੁਲ ਅੰਦਰ ਪਾਣੀ ਨਹੀਂ ਹੋਏ ਪ੍ਰਵੇਸ਼ ਹੋਇਆ ਹੋਇਆ। ਇਸ ਤਰ੍ਹਾਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਧੋਂਦੇ ਧੋਂਦੇ ਕੰਧ ਬੰਧ ਜਾ ਉਹਦੇ ਵਿੱਚੋਂ ਕੱਢਦੇ ਰੋੜਾਂ ਵਿੱਚੋਂ, ਫਿਰ ਚੱਕੀ ਵਿੱਚ ਲੈ ਕੇ ਉਹਨੂੰ ਪੀਂਦੇ ਹਨ ਚੂਨੇ ਨੂੰ। ਸਿਰ ਧਰ ਕਰ ਗਮ ਨਹਿ ਹਿਤ ਛੇਮ, ਆਪਣੇ ਕਲਿਆਣ ਵਾਸਤੇ ਪ੍ਰੇਮ ਧਾਰ ਕੇ ਸੀਸ ਉੱਪਰ ਰੱਖ ਕੇ ਅਤੇ ਉਹ ਚੂਨਾ ਲੈ ਕੇ ਜਾਂਦੇ ਹੇਠਾਂ ਨੂੰ ਜਿੱਥੇ ਬੋਲੀ ਦੀ ਸੇਵਾ ਹੋ ਰਹੀ ਹੈ। ਕਿਸ ਕੋ ਕਿਮ ਕੋਈ ਨਹਿ ਕਹੈ, ਪਰ ਸੇਵਾ ਕਰਦਿਆਂ ਕਿਸੇ ਨੂੰ ਕਿਸੇ ਤਰ੍ਹਾਂ ਕਹਿੰਦੇ ਕੋਈ ਕੁਝ ਨਹੀਂ ਕਹਿੰਦਾ ਹੈ ਵੀ ਤੂੰ ਇਉਂ ਨਹੀਂ ਕਰਦਾ ਵੀ ਤੂੰ ਨਹੀਂ ਉਹ ਨਹੀਂ ਕਰਦਾ ਹੈ ਨਹੀਂ ਕਿਤੇ ਕੋਈ ਕੋਈ ਨਾ ਕੋਈ ਤਾਂ ਪ੍ਰਧਾਨਗੀ ਵਰਤਦੇ ਹੁੰਦੇ ਹੈ ਨਾ ਵੀ ਤੂੰ ਉਹ ਨਹੀਂ ਕਰਦਾ ਵੀ ਜਿਵੇਂ ਮਸੰਦ ਕਰਦੇ ਸੀ ਵੀ ਤੂੰ ਇਉਂ ਕਰੋ ਵੀ ਗੁਰੂ ਅਮਰ ਅਰਜਨ ਦੇਵ ਮਹਾਰਾਜ ਦੇ ਸਮੇਂ ਉਹ ਲੱਗ ਗਏ ਸੀ ਮਸੰਦ ਇਸ ਤਰ੍ਹਾਂ ਕਰਨ ਅਤੇ ਲੱਗ ਗਏ ਵੀ ਗਾਰਾ ਬਣਾਉਣ ਸੀ। ਪਰ ਬੌਲੀ ਸਾਹਿਬ ਦੇ ਵਿੱਚ ਐਸੀ ਸੇਵਾ ਹੋ ਰਹੀ ਹੈ ਜਿਸ ਦੇ ਵਿੱਚ ਕਹਿੰਦੇ ਕੋਈ ਵੀ ਕਿਸੇ ਤਰ੍ਹਾਂ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ, ਆਪੇ ਹੀ ਸ਼ਰਧਾ ਨਾਲ ਕਰੀ ਕਰਾਈ ਜਾ ਰਹੇ ਹਨ। ਆਪੇ ਕਰਨ ਸੇਵ ਸੁਭ ਚਾਹੇ, ਆਪਣੇ ਆਪ ਹੀ ਕਹਿੰਦੇ ਜਿਹੜੀ ਚੰਗੀ ਸੇਵਾ ਵੀ ਵਧੀਆ ਹੋਵੇ ਉਹ ਚਾਹੁੰਦਾ ਹੈ। ਇੱਕ ਆਵ ਹੈ ਇੱਕ ਲੈ ਲੈ ਜਾਹੇ, ਜਿਹੜਾ ਕੋਈ ਇੱਟਾਂ ਹੈ ਗਾਰਾ ਹੈ ਚੂਨਾ ਹੈ ਲੈਣ ਲਈ ਆਉਂਦੇ ਇੱਕ ਲੈ ਲੈ ਕੇ ਚਲੇ ਜਾਂਦੇ ਹਨ। ਕਾਰੀਗਰ ਕੇ ਢਿੱਗ ਪਹੁੰਚਾਏ, ਜਿੱਥੇ ਕਾਰੀਗਰ ਹੇਠਾ ਉਹ ਕੰਮ ਕਰ ਰਿਹਾ ਉਹਦੇ ਕੋਲ ਪਹੁੰਚਾਈ ਜਾਂਦੇ ਉਹ ਲਾਈ ਜਾਂਦਾ ਹੈ। ਜਿਉਂ ਜਿਉਂ ਕਰ ਹੈ ਪ੍ਰੀਤ ਸੋ ਸੇਵਾ, ਜਿਵੇਂ ਕੋਈ ਪ੍ਰੀਤੀ ਦੇ ਨਾਲ ਸੇਵਾ ਕਰਦਾ ਹੈ, ਤਿਉਂ ਤਿਉਂ ਲੱਖ ਸਭ ਗੁਰ ਕੀ ਗੁਰ ਦੇਵਾ। ਗੁਰੂ ਅਮਰਦਾਸ ਸਾਹਿਬ ਜੀ ਜੋ ਗੁਰਦੇਵ ਹਨ ਸਭ ਦੇ ਦੇਵਾ ਪ੍ਰਕਾਸ਼ ਦੇਣ ਵਾਲੇ ਪੂਜਨੀਕ ਸਤਿਗੁਰੂ ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹੈ ਅਤੇ ਆਪ ਦੇਵਾ ਸਭ ਦੇ ਪ੍ਰਕਾਸ਼ਕ ਹਨ ਚੰਦਰਮਾ ਸੂਰਜ ਆਦਿਕਾਂ ਦੇ ਵੀ ਤਿਵੇਂ ਤਿਵੇਂ ਸਭ ਦੀ ਆਪ ਜਾਣਦੇ ਅੰਤਰਜਾਮਤਾ ਨਾਲ। ਪੂਰਹਿ ਮਨੋ ਕਾਮਨਾ ਤਿੰਨ ਕੀ, ਫਿਰ ਉਹਨਾਂ ਦੀ ਜਿਹੜੀ ਮਨ ਦੀ ਕਾਮਨਾ ਹੁੰਦੀ ਜੇ ਇੱਛਾ ਰੱਖ ਕੇ ਉਹ ਸੇਵਾ ਕਰ ਰਹੇ ਹੁੰਦੇ ਉਹ ਪੂਰੀਆਂ ਕਰਦੇ ਸਤਿਗੁਰੂ ਜੀ। ਵਿਆਪਕ ਜੋਤ ਸਭਨ ਮਹਿ ਜਿਨਕੀ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਰੂਪ ਹੈ ਜਿਸ ਕਰਕੇ ਜਿਹਨਾਂ ਦੀ ਸਾਰਿਆਂ ਵਿੱਚ ਜਿਹੜੀ ਜੋਤ ਹੈ ਉਹ ਵਿਆਪਕ ਹੋ ਰਹੀ ਹੈ ਮਿਲ ਰਹੀ ਹੈ। ਏਕ ਸਿੱਖ ਕਾਬਲ ਮਹਿ ਰਹੈ, ਵਾਹਿਗੁਰੂ ਕਾ ਸਿੱਖ ਕਾਬਲ ਦੇ ਵਿੱਚ ਰਹਿ ਰਿਹਾ ਸੀ। ਪ੍ਰਤੀ ਪਤੀ ਬ੍ਰਤਾ ਇਸਤਰੀ ਜਿਸ ਅਹੈ, ਜਿਸ ਦੀ ਜਿਹੜੀ ਇਸਤਰੀ ਸੀ ਪਤਵਰਤਾ ਧਰਮ ਵਿੱਚ ਕਾਇਮ ਸੀ ਜਿਸਦਾ ਮਾਈ ਸੇਵਾ ਨਾਮ ਕਰਕੇ ਹੈ ਸੀ। ਪਤ ਮਹਿ ਪ੍ਰੇਮ ਜਾਮਨੀ ਦਿਨ ਮੈਂ, ਦਿਨ ਹੋਵੇ ਰਾਤ ਦੇ ਸਮਾਂ ਹੋਵੇ ਆਪਣੇ ਪਤੀ ਦੇ ਵਿੱਚ ਹੀ ਦਾ ਸੱਚਾ ਸੁੱਚਾ ਪ੍ਰੇਮ ਹੈ ਸਹੀ। ਹੋਰ ਹੈ ਨਾ ਅਪਰ ਪੁਰਸ਼ ਕੋ ਮਨ ਮੈਂ, ਕਹਿੰਦੇ ਹੋਰ ਪੁਰਸ਼ਾਂ ਦੇ ਨਾਲ ਵੀ ਮੇਰਾ ਕੋਈ ਸੰਬੰਧ ਹੋਵੇ ਇਹੋ ਜਿਹਾ ਮਨ ਵਿੱਚ ਕਹਿੰਦੇ ਇਹਦੇ ਫੁਰਨਾ ਹੀ ਨਹੀਂ ਮਾੜਾ ਆਉਂਦਾ ਸੀ। ਇਹ ਸਿੱਖ ਨੇ ਸਿੱਖੀ ਸੋ ਦ੍ਰਿੜਾਈ, ਆਹ ਜਿਹੜਾ ਗੁਰੂ ਕਾ ਸਿੱਖ ਕਾਬਲ ਵਾਸੀ ਸੀ ਉਸਨੇ ਕਹਿੰਦੇ ਆਪਣੀ ਘਰਵਾਲੀ ਨੂੰ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿੱਖੀ ਪੱਕਿਆ ਕਰਾਈ ਦ੍ਰਿੜ ਕਰਾਈ ਹੋਈ ਸੀ। ਆਪਣ ਭਾਰ ਜਾ ਕੋ ਸੁਖਦਾਈ, ਆਪਣੀ ਘਰਵਾਲੀ ਹੈ ਸੁਖ ਦੇਣ ਵਾਲੀ। ਪ੍ਰਤ ਵਰਤਾ ਕੇ ਤੇ ਸਕਲ ਵਿਸਾਲਾ, ਕਹਿੰਦੇ ਇਸ ਤਰ੍ਹਾਂ ਜਿਹੜੀ ਉਹ ਪਤਵਰਤਾ ਧਰਮ ਵਿੱਚ ਕਾਇਮ ਰਹਿਣ ਕਰਕੇ ਉਹਦੇ ਅੰਦਰ ਮਹਾਨ ਜਿਹੜੀ ਸ਼ਕਤੀ ਹੈ, ਜਹ ਚਾਹੇ ਪਹੁੰਚੇ ਤਤਕਾਲ ਮਾਈ ਸੇਵਾ ਜਿੱਥੇ ਚਾਹੁੰਦੀ ਹੈ ਕਹਿੰਦੇ ਬੜੀ ਛੇਤੀ ਤਾਕਤ ਨਾਲ ਪੁੱਜ ਜਾਂਦੀ ਹੈ। ਕੋਸ ਹਜ਼ਾਰਾਂ ਘਟਕਾ ਮਾਹੀ, ਜਿਹੜਾ ਹਜ਼ਾਰਾਂ ਕੋਹਾਂ ਦਾ ਰਸਤਾ ਉਸਨੂੰ ਕਹਿੰਦੇ ਘੜੀ ਵਿੱਚ ਹੀ ਇਹ ਤੈਅ ਕਰ ਲੈਂਦੀ ਹੈ। ਪਹੁੰਚਤ ਦੇਰ ਲਾਗਹ ਜਿਸ ਨਾਹੀ, ਇਸਨੂੰ ਕਹਿੰਦੇ ਹਜ਼ਾਰਾਂ ਕੋਹਾਂ ਪੁੱਜਦਿਆਂ ਜਾਂਦਿਆਂ ਹੋਇਆਂ ਕੁਛ ਦੇਰੀ ਨਹੀਂ ਲੱਗਦੀ ਸਮਾਂ ਨਹੀਂ ਲੱਗਦਾ ਹੈ। ਇਤਿਆਦਿਕ ਸ਼ਕਤੀ ਕਹ ਧਾਰਤ, ਲਾਲ ਲੈ ਕੇ ਜਿੰਨੀਆਂ ਸ਼ਕਤੀਆਂ ਉਹਨਾਂ ਨੂੰ ਇਹ ਮਾਈ ਸੇਵਾ ਰੱਖ ਰਹੀ ਹੈ ਸਦਾ ਪ੍ਰੇਮ ਪਤ ਸੋ ਪ੍ਰਤ ਪਾਰਤ। ਫਿਰ ਵੀ ਕਹਿੰਦੇ ਜਿਹੜਾ ਪ੍ਰੇਮ ਆਪਣੇ ਪਤੀ ਦੇ ਨਾਲ ਹਮੇਸ਼ਾ ਪਾਲਦੀ ਹੈ, ਸੱਚਾ ਸੱਚਾ ਪ੍ਰੇਮ ਆਪਣੇ ਮਾਲਕ ਨਾਲ ਹੀ ਕਰਦੀ ਹੈ। ਕਰ ਬਾਪਿਕਾ ਕੀ ਤਿੰਨ ਜਾਣੀ। ਇਹ ਮਾਈ ਸੇਵਾ ਨੇ ਵੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਕੇ ਬੋਲੀ ਸਾਹਿਬ ਦੀ ਸੇਵਕਾਰ ਸੇਵਾ ਕਰਾ ਰਹੇ ਹੈ। ਜਾਣੀਏ ਸਮਝੀ ਅੰਤਰ ਜਾਮਤਾ ਨਾਲ ਕਾਬਲ ਵਿੱਚ ਬੈਠੇ ਹਾਂ। ਤਿਆਰ ਕਰਾਵਤ ਗੁਰ ਗੁਣ ਖਾਨੀ। ਗੁਣਾਂ ਦੇ ਖਾਣ ਸਤਿਗੁਰੂ ਜੀ ਇਸ ਤਰ੍ਹਾਂ ਬੋਲੀ ਸਾਹਿਬ ਤਿਆਰ ਕਰਵਾ ਰਹੇ ਹੈ। ਫਲ ਬਿਲਾ ਵਿਸਾਲ ਲਗ ਸੇਵਾ ਕੀਨੇ। ਜੋ ਬੋਲੀ ਦੀ ਥੋੜੀ ਜੀ ਸੇਵਾ ਕੀਤੀਆਂ ਫਲ ਬਹੁਤਾ ਮਿਲਦਾ ਹੈ। ਕੌਣ ਤਜ ਹੈ ਅਸ ਜਿਨ ਮਨ ਚੀਨੇ। ਇਹਨਾਂ ਨੇ ਮਨ ਦੇ ਵੀ ਜਾਣ ਲਿਆ ਫਿਰ ਐਸੀ ਸੇਵਾ ਨੂੰ ਕੌਣ ਛੱਡੇ। ਮਾਈ ਨੂੰ ਪਤਾ ਲੱਗੇ ਥੋੜੀ ਤਾਂ ਸੇਵਾ ਕਰਨੀ ਹੈ ਤੇ ਫਲ ਬਹੁਤਾ ਮਿਲ ਜਾਣਾ ਹੈ। ਮਿਲ ਵੀ ਬਹੁਤਾ ਗਿਆ ਸੀ ਇਸ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਤੇ ਖੁਸ਼ ਹੋ ਕੇ ਆਪਣੇ ਵੱਲੋਂ ਮੰਜੀ ਬਖਸ਼ੀ ਸੀ। ਜਿਵੇਂ 72 ਪੀੜੇ ਬਖਸ਼ੇ ਮਾਈਆਂ ਨੇ ਸਿੱਖੀ ਦੇ ਪ੍ਰਚਾਰ ਲਈ, ਉਹਨਾਂ ਵਿੱਚੋਂ ਮਾਈ ਤੇ ਵੀ ਬਖਸ਼ਿਸ਼ ਕੀਤੀ ਸੀ ਵੀ ਥੋੜੀ ਜਿਹੀ ਸੇਵਾ ਸੀ। ਕੀ ਹੈ ਬੋਲੀ ਟਹੀ ਢੋਲੀ ਹੈ ਗਾਰਾ ਲਿਜਾਣਾ ਹੈ, ਹੋਰ ਕੀ ਹੈ, ਕੋਈ ਪਹਾੜ ਤਾਂ ਨਹੀਂ ਚੁੱਕਣਾ ਸੀ। ਇਸ ਕਰਕੇ ਵੀ ਇਹਨੇ ਮਨ ਵਿੱਚ ਜਾਣਿਆ ਵੀ ਥੋੜੀ ਸੇਵਾ ਕੀਤੀਆਂ ਫਲ ਬਹੁਤ ਮਿਲ ਜਾਣਾ ਹੈ, ਫਿਰ ਇਸ ਕਰਕੇ ਵੀ ਕੌਣ ਛੱਡੇ। ਕਹਿੰਦੇ ਉਹ ਕਾਬਲ ਤੋਂ ਸ਼ਕਤੀ ਨਾਲ ਚੱਲ ਕੇ ਆਉਂਦੀ ਹੈ ਹਰ ਰੋਜ਼। ਪ੍ਰਾਤ ਹੋਤ ਗੁਰ ਸੇਵ ਕਮਾਵੇ। ਸਵੇਰ ਸਾਰ ਹੁੰਦਿਆਂ ਹੋਇਆਂ ਗੁਰੂ ਘਰ ਦੀ ਮਹਾਨ ਜਿਹੜੀ ਕਾਲ ਸੇਵਾ ਕਮਾਉਂਦੀ ਹੈ। ਸਗਰੇ ਦਿਵਸ ਟਹਿਲ ਕੋ ਕਰਹੀ। ਸਾਰਾ ਦਿਨ ਇਸ ਤਰ੍ਹਾਂ ਬੋਲੀ ਸਾਹਿਬ ਦੀ ਜਿਹੜੀ ਟਹਿਲ ਸੇਵਾ ਹੈ ਕਾਲ ਸੇਵਾ ਕਰੀ ਜਾਂਦੀ ਹੈ। ਖਨ ਤੇ ਕਾਰ ਸੋ ਵਹਿਰ ਨਿਕਰਹੀ। ਹਾਂ ਜਿੱਥੇ ਕੋਈ ਆਸੇ ਪਾਸੇ ਕੁੱਟਣ ਵਾਲਾ ਥਾਂ ਹੈ ਉਹਨੂੰ ਕੁੱਟ ਕੇ ਬਾਹਰ ਕੱਢੀ ਜਾ ਰਹੀ ਹੈ ਵੀ ਨਾਲ ਹੀ ਐਸਾ ਕਰਦੀ ਹੈ। ਚੂਨਾ ਇੰਟ ਦੇਤ ਪਹੁੰਚਾਏ। ਕੋਈ ਚੂਨੇ ਦੀ ਲੋੜ ਹੁੰਦੀ ਹੈ ਜਾਂ ਇੱਟਾਂ ਦੀ ਲੋੜ ਹੁੰਦੀ ਉਹ ਵੀ ਇਹ ਮਾਤਾ ਸੇਵਾ ਪਹੁੰਚਾ ਦਿੰਦੀ ਹੈ। ਧਰੇ ਪ੍ਰੇਮ ਬਹੁ ਚੌਪ ਵਧਾਏ। ਪ੍ਰੇਮ ਧਾਰ ਕੇ ਬੜਾ ਚਾਵ ਦਿਸ਼ਾ ਵਧਾ ਕੇ ਕਰਦੀ ਹੈ ਇਹ ਕੁਝ। ਕਿਹੇ ਸੋ ਕਰ ਹੈ ਬੋਲ ਫਿਰ ਸੇਵਾ ਕਰਦੀ ਹੋਈ ਜੱਕੜ ਨਹੀਂ ਮਾਰਦੀ ਹੈ। ਕਹਿੰਦੇ ਕਿਸੇ ਨਾਲ ਬਿਲਕੁਲ ਕੋਈ ਗੱਲਬਾਤ ਨਹੀਂ ਇਹ ਕਰਦੀ ਹੈ। ਸਤਿਗੁਰ ਚਰਨ ਧਰ ਹੈ ਉਰ ਮਾਹੀ। ਇਸ ਤਰ੍ਹਾਂ ਸਤਿਗੁਰੂ ਦਾ ਜਿਹੜਾ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਦੀ ਹੈ ਜੀ। ਬਹੁਤ ਔਖਾ ਵੀ ਜਵਾਨ ਤੇ ਕੰਟਰੋਲ ਕਰਨਾ, ਨਹੀਂ ਤਾਂ ਇੱਥੇ ਵੀ ਤੁਸੀਂ ਦੇਖ ਲਓ ਜਾਂ ਕਿਸੇ ਦੇ ਘਰ ਦੇ ਭੋਗ ਪੈਂਦਾ ਹੋਵੇ ਇੱਥੇ ਉੱਥੇ ਵੀ ਇਹ ਚੱਲੀ ਜਾਂਦਾ ਹੈ। ਉੱਥੇ ਵੀ ਇਹ ਬੰਦ ਨਹੀਂ ਹੁੰਦਾ ਇਹ ਬੋਲਣਾ ਚੱਲਣਾ। ਉਹ ਫਿਰ ਢਾਡੀ ਸਾਹਿਬਾਨ ਹੋਰ ਫਿਰ ਇਹਨਾਂ ਦੇ ਉਹਨਾਂ ਨੇ ਇਹੋ ਜਿਹੇ ਟੱਪੇ ਜੋੜੇ ਹੋਏ ਇਹੋ ਜਿਹੇ ਉਹ ਇੱਥੇ ਇੱਕ ਮਦੋ ਵੀ ਕਹਿੰਦਾ ਵੀ ਮੈਂ ਤੁਹਾਨੂੰ ਕਹਿੰਦੇ ਸਭ ਤੋਂ ਵੱਡਾ ਝੂਠ ਸੁਣਾਵਾਂ ਗੱਪ ਸੁਣਾਵਾਂ। ਉਹ ਕਹਿੰਦੇ ਵੱਡਾ ਗੱਪ ਕੀ ਹੈ ਕਿ ਦੋ ਮਾਈਆਂ ਚੁੱਪ ਚੁਪਾਤੀਆਂ ਤੁਰੀਆਂ ਜਾਣ। ਉਹ ਕਹਿੰਦਾ ਇਹ ਕੁਛ ਝੂਠ ਹੈ। ਕਹਿੰਦਾ ਇਦੋਂ ਵੱਡਾ ਹੋਰ ਕਹਿੰਦੇ ਤਾਂ ਇਕੱਲੀ ਨਹੀਂ ਚੁੱਪ ਕਰਦੀ ਆਪੇ ਬੋਲੀ ਜਾਓ। ਇਹ ਤਾਂ ਦੋ ਕਿਵੇਂ ਚੁੱਪ ਕਰ ਸਕਦੀਆਂ ਵੀ ਇਹ ਬੋਲੀ ਜਾਣਗੀਆਂ। ਆਪੋ ਵਿੱਚ ਹੀ ਇਹ ਕਥਾ ਹੁੰਦੀ ਹੋਵੇ ਨਾ ਫਿਰ ਵੀ ਇਸ ਤਰ੍ਹਾਂ ਕਰ ਲੈਂਦੀਆਂ। ਇਹ ਨਹੀਂ ਵੇਖ ਵੀ ਕਿੱਥੇ ਆਈਆਂ, ਇਹਨਾਂ ਨੇ ਆਪਣਾ ਚਲਾ ਲੈਣੀ ਕਥਾ। ਇਸ ਕਰਕੇ ਵੀ ਇਹ ਮਾਤਾ ਵਿੱਚ ਖੂਬੀ ਹੈ ਵੀ ਸੇਵਾ ਕਰਦੀ ਬਿਲਕੁਲ ਕਿਸੇ ਨਾਲ ਬੋਲਦੀ ਚੱਲਦੀ ਨੀ। ਇਸ ਕਰਕੇ ਧੰਨ ਹੈ ਪਰ ਹੈ ਨਿਸ਼ਾ ਹੋਏ ਅੰਤਰ ਧਿਆਨ। ਜਦੋਂ ਕਹਿੰਦੇ ਰਾਤ ਪੈ ਜਾਂਦੀ ਹੈ ਉਦੋਂ ਕਹਿੰਦੇ ਅਲੋਪ ਹੋ ਜਾਂਦੀ ਗੁਪਤ ਹੋ ਜਾਂਦੀ ਹੈ। ਨਿਜ ਘਰ ਕਾਬਲ ਕਰ ਹੈ ਪਿਆਨਾ। ਆਪਣਾ ਜਿੱਥੇ ਕਾਬਲ ਵਿੱਚ ਘਰ ਹੈ ਕਹਿੰਦੇ ਉੱਥੇ ਚਲੀ ਜਾਂਦੀ ਹੈ ਰਾਤ ਸਮੇਂ। ਖਾਣ ਪਾਨ ਸਭ ਕੁਟੰਬ ਸਮੇਤ। ਕਹਿੰਦੇ ਆਪਣਾ ਜਿਹੜਾ ਖਾਣਾ ਪੀਣਾ ਪਰਿਵਾਰ ਦੇ ਸਮੇਤ ਪੁੱਤਰ ਧੀਆਂ ਨਾਲ ਘਰ ਸੁਪਤਾ ਹੈ ਸੋ ਆਪਣੇ ਨਿਕੇਤ, ਆਪਣੇ ਘਰੇ ਜਾ ਕੇ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਪ੍ਰਣਾਲ ਨਾਲ ਕਹਿੰਦੇ ਸ਼ਕ ਸ਼ਕਾ ਕੇ ਫਿਰ ਸੌ ਜਾਂਦੀ ਹੈ। ਹੋਤ ਪਰਾਤ ਪੁੰਨ ਆਏ ਅਚਾਨਕ, ਇਹ ਜਦੋਂ ਸਵੇਰ ਹੋ ਜਾਂਦੀ ਹੈ ਫਿਰ ਚਿੰਤਿਤ ਆ ਜਾਂਦੀ ਹੈ। ਕਰ ਹੈ ਸੇਵ ਸਿਮਰਹ ਸ੍ਰੀ ਨਾਨਕ, ਨਾਲੇ ਸੇਵਾ ਕਰਦੀ ਹੈ ਨਾਲੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੀ ਹੈ। ਦੇਖਤ ਸਿੱਖ ਅਚੰਬੈ ਰਹੇ, ਇਹ ਮਾਈ ਸੇਵਾ ਵਾਲੀ ਦੇਖ ਦੇਖ ਕੇ ਸਿੱਖ ਬੜੇ ਹੈਰਾਨ ਜੇ ਹੋ ਰਹਿੰਦੇ। ਤਿਸ ਇਸਤਰੀ ਕੋ ਭੇਵ ਨਾ ਲਹੈ, ਮਾਈ ਸੇਵਾ ਹੈ ਨਾ ਉਹਦਾ ਭੇਤ ਨੀ ਲੈਂਦੇ ਜਾਣਦੇ। ਸੇਵਾ ਕਰਤੀ ਹੱਥ ਪਸਾਰ ਹੈ, ਸੇਵਾ ਕਰਦੀ ਹੋਈ ਹੱਥ ਜਾਤਾਂ ਨੂੰ ਫੁਲਾਉਂਦੀ ਅੱਗੇ ਨੂੰ ਹੱਥ ਜਾ ਕਰਦੀ ਹੈ। ਪਲਨਾ ਕੋ ਝੂਲਵਾਨ ਧਾਰ ਹੈ, ਜਿਵੇਂ ਕੋਈ ਭੰਗੂੜੇ ਨੂੰ ਕੋਈ ਝੁਲਾਈਦਾ ਹੁੰਦਾ ਝੂਟਾ ਜਾ ਦੇਈਦਾ ਹੁੰਦਾ, ਇਉਂ ਇਹ ਕਰਦੀ ਹੈ ਦੋਵਾਂ ਹੱਥਾਂ ਨੂੰ। ਬਹਰ ਕਾਰ ਕੋ ਕਰ ਹੈ ਬਣਾਏ, ਮੇਰਿਆਂ ਝੂਟਾ ਜਾ ਜਿਵੇਂ ਕੋਈ ਭੰਗੂੜੇ ਨੂੰ ਦੇਈਦਾ ਹੁੰਦਾ ਇਹ ਕਰਕੇ ਤੇ ਫਿਰ ਬਣਾ ਸਵਾਰ ਕੇ ਕਾਲ ਸੇਵਾ ਲੱਗ ਜਾਂਦੀ। ਪੁਨ ਘਟਕਾ ਮਹਿ ਦੇਤ ਝੁਲਾਏ, ਇਹ ਘੜੀ ਕੁ ਬਾਅਦ ਹੱਥ ਜੇ ਤਾਂ ਅੱਗੇ ਬਾਹਾਂ ਜਾਂ ਅੱਗਾਂ ਕਰਕੇ ਜਿਵੇਂ ਘੂੜੇ ਨੂੰ ਝੂਟਾ ਜਾ ਦੇਈ ਜਾਂਦੀ ਆ ਛਿਲਾ ਦਿੰਦੀ ਹੈ। ਕਹਤੇ ਆਵੇ ਜਾਏ ਹਮੇਸ਼ਾ, ਸਿੱਖ ਸੋਚਦੇ ਹੈ ਵੀ ਹਮੇਸ਼ਾ ਕਿੱਥੋਂ ਆਉਂਦੀ ਤੇ ਸ਼ਾਮ ਨੂੰ ਇਹ ਕਿੱਥੇ ਹਮੇਸ਼ਾ ਚਲੀ ਜਾਂਦੀ। ਨਹਿ ਜਾਣਹਿ ਸਭ ਬਿਸਮ ਵਿਸ਼ੇਸ਼, ਸਾਰੇ ਕਹਿੰਦੇ ਵਿਸ਼ੇਸ਼ ਕਰਕੇ ਹੈਰਾਨ ਜੇ ਹੋਏ ਰਹਿੰਦੇ ਆ, ਕੋਈ ਜਾਣਿਆ ਨੀ ਜਾਂਦਾ ਸਮਝਦੇ ਨਹੀਂ ਹਨ। ਦੂਜੇ ਹੱਥ ਪਸਾਰਤ ਹੇਰ ਹੈ, ਦੂਜਾ ਜਦੋਂ ਘੜੀ ਕ ਪਿੱਛੋਂ ਆਪਣਾ ਹੱਥ ਜਾਂ ਫੁਗਾਂ ਨੂੰ ਫੁਲਾਉਂਦੀ ਹੋਈ ਵੇਖਦੇ। ਲਖ ਹੈ ਨਾ ਗਤ ਅਚਾਨਕ ਵਡੇਰ ਹੈ, ਲਖ ਹੈ ਨਾ ਗਤ ਆਚਰਨ ਵਡੇਰ ਹੈ, ਆਚਰਜ ਵਡੇਰ ਹੈ। ਕਹਿੰਦੇ ਬਹੁਤ ਵੱਡਾ ਆਚਰਜ ਹੈ, ਵੀ ਬੜੀ ਹੈਰਾਨੀ ਜੀ ਹੈ ਵੀ ਹੱਥ ਜਾਤਾ ਗੰਗੇ ਨੂੰ ਕਿਉਂ ਕਰ ਰਹੀ ਹੈ, ਰੀਤੀ ਨੂੰ ਜਾਣਦੇ ਨੀ ਸਿੱਖ। ਬੂਝ ਨਾ ਸਕ ਹੈ ਪ੍ਰੇਮ ਸੋ ਸੇਵ ਹੈ, ਕਹਿੰਦੇ ਉਹ ਪੁੱਛ ਵੀ ਨੀ ਸਕਦੇ ਗੁਰੂ ਕੇ ਸਿੱਖ, ਕਿਉਂਕਿ ਪ੍ਰੇਮ ਨਾਲ ਹੀ ਸੇਵਾ ਕਰ ਰਹੀ ਹੈ। ਕਰ ਹੈ ਕਾਰ ਕੋ ਲਖ ਹੈ ਨਾ ਭੇਵ ਹੈ, ਕਾਰ ਸੇਵਾ ਕਰ ਰਹੀ ਹੈ, ਕੋਈ ਇਹ ਮਾਇਆ ਸੇਵਾ ਦਾ ਭੇਤ ਨੀ ਜਾਣ ਰਿਹਾ ਹੈ। ਆਪਸ ਮਹਿ ਚਰਚਾ ਬਹੁ ਕਰ ਹੈ, ਗੁਰੂ ਕੇ ਸਿੱਖ ਆਪੋ ਵਿੱਚ ਹੀ ਇਹ ਮਾਈ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਜ਼ਰੂਰ ਕਰਦੇ, ਗਿਆਨ ਗੋਸ਼ਟ ਕਰਦੇ, ਗੱਲਬਾਤ ਕਰਦੇ ਹੈ। ਕਿਸ ਹੂੰ ਕੋ ਕੁਛ ਸਮਝ ਨਾ ਪਰ ਹੈ, ਮਾਤਾ ਦੇ ਸੰਬੰਧ ਵਿੱਚ ਕਿਸੇ ਨੂੰ ਕੋਈ ਸਮਝ ਨਹੀਂ ਪੈਂਦੀ, ਪਤਾ ਨਹੀਂ ਚੱਲਦਾ। ਅੰਤਰ ਬ੍ਰਿਤ ਇਕਾਗਰ ਸੁਰਤ, ਮਾਈ ਸੇਵਾ ਦੀ ਅੰਤਰਮੁਖ ਬਿਰਤੀ ਕੀਤੀ ਹੋਈ ਹੈ, ਸੁਰਤ ਵੀ ਕਾਗਰ ਹੈ। ਕਾਰ ਕਰਨ ਮਹਿ ਧਰਤੀ ਫੁਰਤ, ਜਿਹੜੀ ਕਾਰ ਸੇਵਾ ਦੇ ਕਰਨ ਵਿੱਚ ਬੜੀ ਫੁਰਤੀ ਕਰ ਰਹੀ ਹੈ, ਬੜੀ ਤੇਜ਼ੀ ਨਾਲ ਕਰ ਰਹੀ ਹੈ। ਨਿਤ ਪ੍ਰਤ ਸੇਵਾ ਮਹਿ ਹਿਤਵਾਨੇ, ਹਾਂ ਗੁਰੂ ਕੀ ਸੇਵਾ ਦੇ ਵਿੱਚ ਹੀ ਹਮੇਸ਼ਾ ਇਹ ਪ੍ਰੇਮ ਕਰ ਰਹੀ ਹੈ। ਬਿਨ ਆਲਸ ਉਦਮ ਬਹੁ ਠਾਨੇ, ਬਿਨਾਂ ਕਿਸੇ ਆਲਸ ਦੇ ਦਰ ਤੋਂ ਬਹੁਤਾ ਉਦਮ ਕਰਦੀ ਹੈ। ਬਹੁਤ ਦਿਵਸ ਇਸ ਭਾਂਤ ਬਿਤਾਏ, ਬਹੁਤ ਜਿਹੜੇ ਦਿਨ ਹਨ ਇਸ ਤਰ੍ਹਾਂ ਕਹਿੰਦੇ ਲੰਘਾਏ ਬਿਤਾਏ। ਅਚਰਜ ਮਹਿ ਨਿਤ ਸਿੱਖ ਸਮੁਦਾਏ, ਗੁਰੂ ਕੇ ਸਿੱਖ ਹੈ ਮਾਤਾ ਸੇਵਾ ਵਾਲੀ ਵੇਖ ਵੇਖ ਕੇ ਹਮੇਸ਼ਾ ਅਚਰਜੇ ਹੋ ਰਹੇ। ਮਿਲ ਸਗਰੇ ਸਤਿਗੁਰ ਪਹਿ ਗਏ, ਇੱਕ ਦਿਨ ਦੀ ਗੱਲ ਹੈ ਸਾਰੇ ਸਿਆਣੇ ਗੁਰਸਿੱਖ ਮਿਲ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਚਲੇ ਗਏ। ਬਿਸਮਤ ਮਤ ਸੋ ਬੂਜਤ ਪਏ, ਵਿੱਚ ਹੈਰਾਨ ਜੇ ਹੋਏ ਹੋਏ, ਬੁੱਧੀ ਵਿੱਚ ਸਰਜੇ ਹੱਕੇ ਬੱਕੇ ਜੇ ਹੋਏ, ਪੁੱਛਣ ਲੱਗੇ ਹਨ ਹੇ ਪ੍ਰਭ ਜੀ ਆਵਤ ਇੱਕ ਮਾਈ। ਹੇ ਗੁਰੂ ਅਮਰਦਾਸ ਸਾਹਿਬ, ਪਰਮੇਸ਼ਰ ਰੂਪ ਇੱਕ ਮਾਈ ਹਰ ਰੋਜ਼ ਆਉਂਦੀ ਹੈ। ਮਿਲਤ ਸਭਨ ਮਹਿ ਕਾਰ ਕਮਾਈ, ਸਾਡੇ ਸਾਰਿਆਂ ਵਿੱਚ ਮਿਲ ਜੁੜ ਕੇ ਉਹ ਬੜੀ ਮਾਰਾ ਕਾਲ ਸੇਵਾ ਕਮਾਉਂਦੀ ਹੈ, ਜਾਮਨ ਮਹਿ ਅਲੋਪ ਹੋ ਜਾਏ। ਹੈਰਾਨੀ ਦੀ ਗੱਲ ਹੈ, ਜਦੋਂ ਰਾਤ ਦੀ ਹੋਣ ਲੱਗਦੀ ਹੈ ਨਿਰਾਜਾ ਪੈਂਦਾ ਉਦੋਂ ਹੀ ਅਲੋਪ ਜੀ ਹੋ ਜਾਂਦੀ ਹੈ। ਸਭ ਕੋ ਦੇਖਤ ਦਿਖਤ ਨਾ ਕਾਏ, ਸਾਰਿਆਂ ਦੇ ਦੇਖਦਿਆਂ ਦੇਖਦਿਆਂ ਅਲੋਪ ਹੋ ਜਾਂਦੀ ਹੈ ਤੇ ਕੋਈ ਨੀ ਦਿਸਦਾ ਵੀ ਕਿੱਧਰ ਨੂੰ ਗਈ ਹੈ। ਪ੍ਰਾਤ ਹੋਤ ਪ੍ਰਗਟਤ ਪੁੰਨ ਤੈਸੇ। ਫਿਰ ਮਾਰਾ ਬੜੀ ਹੈਰਾਨੀ ਵਾਲੀ ਗੱਲ ਹੈ, ਜਦੋਂ ਸਵੇਰ ਹੁੰਦੀ ਹੈ ਨਾ ਅਚਨਚੇਤ ਫਿਰ ਪ੍ਰਗਟ ਹੋ ਜਾਂਦੀ, ਦਿਸਣ ਲੱਗ ਪੈਂਦੀ ਹੈ। ਕਰਤ ਕਾਰ ਸਭ ਸਿੱਖਣ ਜੈਸੇ। ਇਸ ਤਰ੍ਹਾਂ ਗੁਰੂ ਕੇ ਸਿੱਖ ਸੇਵ ਕਰਦੇ ਅਕਾਲ ਸੇਵਾ ਕਰਦੀ ਹੈ। ਇੱਕ ਅਚਰਜ ਪੁੰਨ ਕਰਤ ਸੋ ਔਰ। ਇੱਕ ਮਾਰਾ ਹੋਰ ਬੜੀ ਚਰਚਤਾ ਵਾਲੀ ਇਹ ਗੱਲ ਜੀ ਕਰਦੀ ਹੈ, ਕਾਰ ਕਰਤ ਬੈਠਤ ਜਿਸ ਠੌਰ। ਅਕਾਲ ਸੇਵਾ ਕਰਨ ਲਈ ਜਿੱਥੇ ਵੀ ਇਹ ਬੈਠ ਜਾਂਦੀ ਹੈ, ਹੱਥ ਪਸਾਰ ਸੰਕੋਚਿਤ ਫੇਰ। ਮਾਰਾ ਬੈਠੀ ਬੈਠੀ ਪਹਿਲਾਂ ਹੱਥ ਤਾਂ ਨੂੰ ਇਹ ਫੈਲਾਉਂਦੀ ਹੈ ਤੇ ਫਿਰ ਉਹਨੂੰ ਸੰਕੋਚ ਲੈਂਦੀ, ਫਿਰ ਪਿੱਛੇ ਨੂੰ ਕਰ ਲੈਂਦੀ, ਹੱਥ ਨੂੰ ਸੰਕੋਚ ਲੈਂਦੀ ਹੈ। ਜਾਣਿਓ ਜਾਏ ਨਾ ਹਾਰੇ ਹੇਰ। ਮਾਰਾ ਵੇਖ ਵੇਖ ਕੇ ਕਹਿੰਦੇ ਹਾਰ ਗਏ ਆ, ਸਾਥੋਂ ਤਾਂ ਸਮਝਿਆ ਨਹੀਂ ਵੀ ਗਿਆ ਵੀ ਨਾਲੇ ਸੇਵਾ ਕਰਦੀ ਹੈ ਨਾਲੇ ਹੱਥ ਤਾਂ ਨੂੰ ਗਾਂ ਨੂੰ ਫੈਲਾ ਕੇ ਪਿੱਛੇ ਨੂੰ ਕਿਉਂ ਖਿੱਚਦੀ ਹੈ। ਬਹੁਤ ਦਿਵਸ ਕੇ ਦੇਖਤ ਰਹੇ। ਸਤਿਗੁਰੂ ਜੀ ਬਹੁਤ ਨਾਥੇ ਮਾਈ ਬੋਲੀ ਅਸੀਂ ਦੇਖਦੇ ਰਹੇ ਹਾਂ। ਆਜ ਬੂਝਬੋ ਤੁਮ ਸੋਚ ਹੈ। ਅੱਜ ਮਾਤਾ ਦੇ ਸੰਬੰਧ ਵਿੱਚ ਮਹਾਰਾ ਤੁਹਾਡੇ ਕੋਲੋਂ ਅਸੀਂ ਪੁੱਛਿਆ ਚਾਹੁੰਦੇ ਹਾਂ, ਕੋ ਹੈ ਇਹੋ ਕਿਹ ਪੁਰ ਘਰ ਬਸੈ। ਮਾਤਾ ਕਿੱਥੋਂ ਹੈ, ਮਹਾਰਾ ਕਿਹੜੇ ਸ਼ਹਿਰ ਵਿੱਚ ਇਹ ਘਰ ਬਣਾ ਕੇ ਰਹਿੰਦੀ ਹੈ। ਕਿਮ ਪਹੁੰਚਾ ਹੈ ਆਰ ਕਿਮ ਨਹਿ ਦਿਸੈ। ਕਿਵੇਂ ਮਹਾਰਾ ਘਰੇ ਪਹੁੰਚ ਜਾਂਦੀ ਹੈ, ਕਿਵੇਂ ਸ਼ਾਮ ਦੇ ਸਮੇਂ ਨੇ ਦਿਸਦੀ ਹੈ। ਕਰਨਾ ਕਰੋ ਬਿਰਤੰਤ ਬਤਾਵੋ। ਸਤਿਗੁਰੂ ਅਮਰਦਾਸ ਸਾਹਿਬ ਜੀ ਸਾਡੇ ਤੇ ਕਿਰਪਾ ਕਰੋ, ਇਹ ਮਾਤਾ ਦਾ ਸਾਨੂੰ ਪ੍ਰਸੰਗ ਦੱਸੋ। ਸਭ ਸਿੱਖਿਆਂ ਮਨ ਭਰਮ ਮਿਟਾਵੋ। ਸਾਰੇ ਸਿੱਖਾਂ ਦੇ ਮਨ ਦੇ ਵਿੱਚ ਇਹ ਮਾਤਾ ਦੇ ਸੰਬੰਧ ਵਿੱਚ ਭਰਮ ਪਿਆ ਹੋਇਆ, ਤੁਸੀਂ ਮਹਾਰਾਜ ਨੂੰ ਮਿਟਾ ਦਿਓ ਸਾਰੀ ਗੱਲ ਦੱਸ ਕੇ। ਸੁਣ ਸ੍ਰੀ ਅਮਰਦਾਸ ਤਿੰਨ ਸੰਗ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ ਗੁਰਸਿੱਖਾਂ ਦੇ ਸਾਥ ਕਰਿਓ ਸੁਨਾਵਨ ਸਰਬ ਪ੍ਰਸੰਗ। ਮਾਤਾ ਸੇਵਾ ਦਾ ਸਾਰਾ ਜਿਹੜਾ ਪ੍ਰਸੰਗ ਖੋਲ ਖੋਲ ਕੇ ਸੁਣਾਉਣਾ ਕੀਤਾ। ਕਾਬਲ ਮਹਿ ਇੱਕ ਸਿੱਖ ਹੈ ਮੇਰੋ। ਮਹਾਰਾਜ ਕਹਿੰਦੇ ਵੀ ਕਾਬਲ ਸ਼ਹਿਰ ਦੇ ਵੀ ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇੱਕ ਸਿੱਖ ਸੇਵਕ ਹੈ। ਜਿਸ ਕੀ ਇਹੋ ਤ੍ਰਿਏ ਪ੍ਰੇਮ ਕਨੇਰੋ। ਕਾਬਲ ਵਾਸੀ ਸਿੱਖ ਦੀ ਇਹ ਕਹਿੰਦੇ ਬੜੀ ਪਤਵਰਤਾ ਧਨ ਵਾਲੀ ਏ, ਇਸਤਰੀ ਹੈ ਪਤਨੀ ਹੈ। ਪਤੀ ਬ੍ਰਤਾ ਵੱਡ ਭਾਗਨ ਭਲੀ। ਪਤੀ ਵਰ ਧਰਮ ਵਿੱਚ ਪੈ ਮੈਂ ਵੱਡੇ ਭਾਗਾਂ ਵਾਲੀ ਹੈ ਚੰਗੀ। ਗੁਰ ਸੇਵਾ ਕੇ ਤਤਪਰ ਢੁੱਲੀ। ਜੋ ਗੁਰੂ ਘਰ ਦੀ ਮਹਾਨ ਕਾਲ ਸੇਵਾ ਉਹਦੇ ਉੱਪਰ ਕਹਿੰਦੇ ਐਨ ਤਿਆਰ ਪ੍ਰਤਿਆਰ ਹੋ ਕੇ ਢੁੱਲੀ ਹੋਈ ਹੈ, ਦਰਵੀ ਭੂਤ ਹੋ ਕੇ ਕਰ ਰਹੀ ਹੈ, ਜਾਂ ਇਸ ਤਰ੍ਹਾਂ ਤਤਪਰ ਹੋ ਕੇ ਸਾਵਧਾਨ ਹੋ ਕੇ ਟੁਲੀ ਕੀ ਹੈ, ਮਸਤ ਰਹਿੰਦੀ ਹੈ। ਪਤ ਕੋ ਪਰਮੇਸ਼ਰ ਕਰ ਜਾਣੈ। ਫਿਰ ਜਿਹੜਾ ਆਪਣਾ ਪਤੀ ਗੁਰਸਿੱਖ ਉਸਨੂੰ ਪਰਮੇਸ਼ਰ ਕਰਕੇ ਸਮਝਦੀ ਹੈ। ਆਇਸ ਤਿਸ ਕੀ ਸਿਰ ਪਰ ਠਾਣੈ। ਆਪਣੇ ਪਤੀ ਸਿੱਖ ਦੀ ਜਿਹੜੀ ਆਗਿਆ ਉਸ ਉੱਪਰ ਖਿੜੇ ਮੱਥੇ ਮੰਨਦੀ ਹੈ। ਨਹਿ ਪਰ ਪੁਰਸ਼ ਫੁਰੈ ਮਨ ਮਾਹੀ। ਬਾਕੀ ਇਹ ਵੀ ਇਹਦੇ ਵਿੱਚ ਵਿਸ਼ੇਸ਼ ਕਿਸੇ ਪ੍ਰਾਏ ਪੁਰਸ਼ ਦੇ ਸੰਬੰਧ ਵਿੱਚ ਇਹਦੇ ਮਨ ਵਿੱਚ ਮਾੜਾ ਫੁਰਨਾ ਨਹੀਂ ਫੁਰਦਾ ਹੈ। ਸਦਾ ਪ੍ਰੇਮ ਨਿਜ ਪਤ ਕੇ ਮਾਹੀ। ਹਮੇਸ਼ਾ ਆਪਣਾ ਸੱਚਾ ਸੱਚਾ ਜਿਹੜਾ ਪ੍ਰੇਮ ਪਿਆਰਾ ਆਪਣੇ ਪਤੀ ਦਾ ਹੀ ਹੈ ਇਹਦੇ ਮਨ ਵਿੱਚ। ਰਿਧ ਮਹਿ ਧਿਆਨ ਗੁਰੂ ਕੋ ਧਾਰਤ। ਬਾਕੀ ਹਿਰਦੇ ਵਿੱਚ ਗੁਰੂ ਦਾ ਜਿਹੜਾ ਧਿਆਨ ਹਮੇਸ਼ਾ ਧਾਰਦੀ ਹੈ। ਬਾਹਰ ਇਸ ਕੋ ਨਾਹੇ ਉਚਾਰਤ। ਬਾਹਰ ਬਿਲਕੁਲ ਕਿਸੇ ਨੂੰ ਇਹ ਕੁਝ ਨਹੀਂ ਕਹਿੰਦੀ ਸੁਣਦੀ ਹੈ। ਤੇਹ ਸਿੱਖ ਨੇ ਗੁਰ ਸੇਵ ਬਤਾਈ। ਉਹ ਵੀ ਜਿਹੜਾ ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿੱਖ ਸੇਵ ਕਾਬਲ ਵਾਸੀ ਹੈ, ਉਸਨੇ ਆਪਣੀ ਘਰਵਾਲੀ ਨੂੰ ਵੀ ਸਿੱਖੀ ਕਹਿੰਦੇ ਲੜਾਈ ਹੋਈ ਬਤਾ ਦੱਸੀ ਹੈ ਸਾਰੀ ਰੀਤੀ। ਪਤ ਸੇਵਤ ਤਿੰਨ ਸ਼ਕਤੀ ਪਾਈ ਇਨ ਸ਼ਕਤੀ ਪਾਈ। ਪਤੀ ਗੁਰ ਸਿੱਖ ਦੀ ਸੇਵਾ ਕਰਦਿਆਂ ਕਰਦਿਆਂ ਇਹਨੇ ਵੀ ਤਾਕਤ ਪ੍ਰਾਪਤ ਕਰ ਲਈ ਹੈ ਸਿੱਖ ਵਾਂਗ ਹੀ। ਨਿਜ ਇੱਛਾ ਗਾਮਨ ਭੀ ਐਸੇ। ਇਸ ਕਰਕੇ ਜਿਹੜੀ ਮਾਈ ਸੇਵਾ ਆਪਣੀ ਇੱਛਾ ਅਨੁਸਾਰ ਕਹਿੰਦੇ ਜਾਣ ਵਾਲੀ ਐਸੇ ਹੋ ਗਈ ਹੈ। ਸਿੱਧਾ ਜੁੱਤ ਹੋਵਤ ਸਿੱਧ ਜੈਸੇ। ਜਿਵੇਂ ਕੋਈ ਸਿੱਧ ਪੁਰਸ਼ ਬੜੀਆਂ ਸਿੱਧੀਆਂ ਦੇ ਸਹਿਤ ਹੁੰਦਾ, ਸਿੱਧੀਆਂ ਦੇ ਬਲ ਨਾਲ ਹਜ਼ਾਰਾਂ ਕੋਹਾਂ ਤੇ ਜਾ ਆਉਂਦਾ, ਇਉਂ ਇਹ ਜਾ ਆਉਂਦੀ ਹੈ। ਆਏ ਪ੍ਰਾਤ ਕੋ ਸੇਵਕ ਮਾਵੈ। ਇਹ ਕਹਿੰਦੇ ਸਵੇਰ ਵੇਲੇ ਆ ਕੇ ਬੋਲੀ ਸਾਹਿਬ ਦੀ ਸੇਵਾ ਕਮਾਉਂਦੀ ਹੈ। ਹੋਤ ਸਾਂਝ ਕਾਬਲ ਘਰ ਜਾਵੇ ਹੈ। ਜਦੋਂ ਸ਼ਾਮ ਦਾ ਸਮਾਂ ਹੋ ਜਾਂਦਾ ਹੈ ਫਿਰ ਉਹ ਸ਼ਕਤੀ ਦੇ ਨਾਲ ਕਾਬਲ ਵੀ ਜਿੱਥੇ ਦਾ ਘਰ ਉੱਥੇ ਚਲੀ ਜਾਂਦੀ ਹੈ। ਸੁੱਤ ਕੋ ਪਲਨਾ ਪਰ ਪਾਉ ਢਾਵੇ ਹੈ। ਪਰ ਕਾਬਲ ਵੱਲੋਂ ਕਹਿੰਦੇ ਆਉਣ ਲੱਗਿਆ ਇੱਧਰ ਨੂੰ ਆਪਣੇ ਪੁੱਤਰ ਨੂੰ ਕਹਿੰਦੇ ਭੰਗੂੜੇ ਦੇ ਵਿੱਚ ਲਟਾ ਆਉਂਦੀ ਪਾ ਆਉਂਦੀ ਹੈ। ਨਿਜ ਸ਼ਕਤੀ ਕਰ ਤਿਸ ਹੈ ਚੁਲਾਵੇ ਹੈ। ਕਹਿੰਦੇ ਆਪਣੀ ਤਾਕਤ ਨਾਲ ਇੱਥੋਂ ਬੈਠੀ ਕਹਿੰਦੇ ਭੰਗੂੜੇ ਨੂੰ ਚਲਾਉਂਦੀ ਹੈ, ਭੰਗੂੜੇ ਨੂੰ ਛੂਟਾ ਜਾ ਦਿੰਦੀ ਹੈ ਮਾਤਾ। ਕਾਬਲ ਤੇ ਜਬ ਚਲਬੇ ਲੱਗ ਹੈ। ਸਿੱਖੋ ਜਦੋਂ ਮਾਤਾ ਸੇਵਾ ਇਹ ਕਾਬਲ ਵੱਲੋਂ ਕਹਿੰਦੇ ਇੱਧਰ ਨੂੰ ਚੱਲਣ ਲੱਗਦੀ ਹੈ, ਤੁਰਨ ਲੱਗਦੀ ਹੈ। ਪਲਨੇ ਪਰ ਨਿਜ ਸੁੱਤ ਕੋ ਤਿਆਗ ਹੈ। ਆਪਣਾ ਜਿਹੜਾ ਪੁੱਤਰ ਹੈ ਕਹਿੰਦੇ ਉਹਨੂੰ ਭੰਗੂੜੇ ਉੱਪਰ ਛੱਡ ਆਉਂਦੀ, ਭੰਗੂੜੇ ਵਿੱਚ ਪਾ ਆਉਂਦੀ ਹੈ। ਪਾਪੀ ਕਾਰ ਕਰਹਿ ਤਿਸ ਜਾਨ ਹੈ। ਕਹਿੰਦੇ ਬੋਲੀ ਸਾਹਿਬ ਦੀ ਕਾਰ ਸੇਵਾ ਕਰਦੀ ਕਰਦੀ ਇੱਥੋਂ ਹੀ ਜਾਣ ਲੈਣਗੀ ਹੈ ਵੀ ਮੇਰਾ ਪੁੱਤਰ ਹੁਣ ਮੇਰਾ ਰੋ ਰਿਹਾ ਹੈ। ਹੱਥ ਪਸਾਰ ਝੁਲਾਵਨ ਠਾਨ ਹੈ। ਇੱਥੋਂ ਕਹਿੰਦੇ ਸ਼ਕਤੀ ਨਾਲ ਹੱਥ ਜਾ ਤਾਂ ਨੂੰ ਫੁਲਾ ਦਿੰਦੀ ਹੈ ਤੇ ਇੱਥੋਂ ਹੀ ਕਹਿੰਦੇ ਉਹਨੂੰ ਝੂਟਾ ਜਾ ਦੇ ਦਿੰਦੀ ਹੈ, ਜਿਵੇਂ ਸ੍ਰੀ ਚੰਦ ਨੇ ਬਾਂਹ ਜੀ ਵਧਾ ਲਈ ਸੀ, ਬਾਂਹਾਂ ਜੀਆਂ ਵਧਾ ਕੇ ਕਹਿੰਦੇ ਇੱਥੋਂ ਹੀ ਕਰ ਕਰਾ ਲੈਂਦੀ ਸਭ ਕੁਛ। ਕਰਤੀ ਕਾਰ ਪਸਾਰਹ ਕਰ ਕੋ। ਕਹਿੰਦੇ ਕਾਰ ਸੇਵਾ ਕਰਦੀ ਕਰਦੀ ਉਹ ਆਪਣੇ ਪੁੱਤਰ ਨੂੰ ਭੰਗੂੜੇ ਨੂੰ ਝੂਟਾ ਜਾ ਦੇਣ ਕਰਕੇ ਹੱਥ ਨੂੰ ਫੁਲਾਉਂਦੀ ਹੈ। ਸ਼ਕਤ ਸਮੇਤ ਝੁਲਾਵਨ ਕਰ ਕੋ। ਗੁਰਸਿੱਖੋ ਇਹ ਸ਼ਕਤੀ ਦੇ ਸਮੇਤ ਹੈ ਇੱਥੋਂ ਬੈਠਿਆਂ ਉਹ ਕਹਿੰਦੇ ਭੰਗੂੜੇ ਨੂੰ ਚਲਾਉਂਦੀ ਝੂਟਾ ਦਿੰਦੀ ਹੈ। ਇਸ ਥਲ ਤੇ ਨਿਜ ਪੁੱਤਰ ਲੜਾਵੈ। ਦੇਖ ਲਓ ਬਈ ਇਹ ਸ਼ਕਤੀ ਦੇ ਨਾਲ ਇਸ ਥਾਂ ਸੇਵਾ ਕਰਦੀ ਕਰਨੀ ਆਪਣੇ ਪੁੱਤਰ ਨੂੰ ਲੜਾਈ ਜਾਂਦੀ ਬਰਾਈ ਜਾਂਦੀ ਹੈ। ਸਹਿਤ ਪ੍ਰੇਮ ਕੇ ਕਾਰ ਕਮਾਵੈ। ਪ੍ਰੇਮ ਦੇ ਸਹਿਤ ਗੁਰੂ ਘਰ ਦੀ ਕਾਰ ਸੇਵਾ ਵੀ ਕਮਾਉਂਦੀ। ਨਿਸ ਮਹਿ ਘਰ ਕੋ ਜਾਏ ਸੰਭਾਰੈ। ਤਾਕਤ ਨਾਲ ਰਾਤ ਦੇ ਸਮੇਂ ਕਹਿੰਦੇ ਘਰ ਨੂੰ ਚਲੀ ਜਾਂਦੀ। ਸੁੱਤ ਪਤ ਸੋ ਮਿਲ ਆਨੰਦ ਧਾਰੈ ਹੈ। ਪੁੱਤਰ ਨਾਲ ਆਪਣੇ ਪਤੀ ਨਾਲ ਮਿਲ ਕੇ ਆਨੰਦ ਧਾਰਦੀ ਹੈ। ਪਤ ਬ੍ਰਤ ਸਾਹਮਣੇ ਹੈ ਧਰਮ ਔਰ ਤ੍ਰਿਏ। ਇਸ ਕਰਕੇ ਹੈ ਗੁਰਸਿੱਖੋ ਜਿਹੜੀ ਕੋਈ ਇਸਤਰੀ ਹੈ ਉਹਦੇ ਲਈ ਜਿਹੜਾ ਪਤੀ ਵਰਤ ਧਰਮ ਦੇ ਵਿੱਚ ਕਾਇਮ ਰਹਿਣਾ ਇਹ ਤਾਂ ਹੋਰ ਵੱਡੀ ਕੋਈ ਗੱਲ ਨਹੀਂ ਹੈ, ਹੋਰ ਕੋਈ ਜਪ ਤਪ ਨਹੀਂ ਹੈ। ਜਿਸ ਤੇ ਮਹਾਂ ਸਖਤ ਧਾਰਤ ਹੀ ਪਤੀ ਵਰਤਾ ਧਰਮ ਵਿੱਚ ਕਾਇਮ ਕਰਦੀ ਹੈ, ਜਿਸ ਕਰਕੇ ਉਹ ਮਹਾਨ ਸ਼ਕਤੀ ਨੂੰ ਆਪਣੇ ਹਿਰਦੇ ਵਿੱਚ ਰੱਖਦੀ ਹੈ, ਬੜੀਆਂ ਸ਼ਕਤੀਆਂ ਸੰਪੰਨ ਹੋ ਜਾਂਦੀ। ਪਤ ਵਰਤਾ ਪੂਰਬ ਭੀ ਦਾਰਾ। ਕਹਿੰਦੇ ਪਹਿਲੇ ਸਮੇਂ ਵਿੱਚ ਵੀ ਕਹਿੰਦੇ ਕੁਝ ਇਸਤਰੀਆਂ ਕਹਿੰਦੇ ਪਤੀ ਵਰਤ ਧਰਮ ਦੇ ਵਿੱਚ ਪਏ ਹੋਈਆਂ ਹਨ। ਜਿਨ ਕੀਨਸ ਦਸ ਦਿਨ ਅੰਧਿਆਰਾ। ਕਹਿੰਦੇ ਐਸੀ ਪਤਵਰਤਾ ਇਸਤਰੀ ਇਹਦੇ ਵਰਗੇ ਹੋਈ ਹੈ ਜਿਹਨੇ ਕਹਿੰਦੇ ਦਸ ਦਸ ਦਿਨ ਤੱਕ ਇਸ ਸੰਸਾਰ ਦੇ ਵਿੱਚ ਹਨੇਰਾ ਪਾ ਛੱਡਿਆ ਸੀ। ਸੂਰਜ ਉਦੈ ਹੋਣ ਨਹਿ ਦਇਓ। ਕਹਿੰਦੇ ਜਿਹੜਾ ਸੂਰਜ ਹੈ ਦਸ ਦਿਨ ਤੱਕ ਉਹਨੇ ਪ੍ਰਗਟੀ ਨਹੀਂ ਹੁਣ ਚੜ੍ਹਨੀ ਨਹੀਂ ਦਿੱਤਾ। ਸਖਤ ਮਹਾਬਲ ਏਤਿਕ ਥਯੋ। ਕਹਿੰਦੇ ਉਹ ਪਤੀ ਬਲ ਧਰਮ ਦਾ ਸ਼ਕਤੀ ਦਾ ਬਲ ਉਹਦੇ ਵਿੱਚ ਇੰਨਾ ਹੋਇਆ ਹੈ। ਸੁਣ ਸੰਗਤ ਨੇ ਬੂਝੀ ਕਥਾ। ਗੁਰੂ ਮਹਾਰਾਜ ਤੋਂ ਸੁਣ ਕੇ ਸੰਗਤ ਨੇ ਵੀ ਪਹਿਲੇ ਸਮੇਂ ਵਿੱਚ ਮਹਾਰਾਜ ਜਿਹੜੀ ਪਤਵਰਤ ਇਸਤਰੀ ਹੋਈ ਉਹਦੀ ਕਥਾ ਕਿਵੇਂ ਉਹ ਪੁੱਛ ਲਈ ਹੈ। ਸ੍ਰੀ ਗੁਰ ਪਨਹੋ ਪ੍ਰਥਮ ਭਈ ਜਥਾ। ਇਹ ਗੁਰੂ ਅਮਰਦਾਸ ਸਾਹਿਬ ਜੀ ਜਿਵੇਂ ਪਹਿਲੇ ਸਮੇਂ ਵਿੱਚ ਕੋਈ ਪਤਵਰਤਾ ਇਸਤਰੀ ਹੋਈ ਉਹਦੀ ਕਥਾ ਵੀ ਸਾਨੂੰ ਸੁਣਾਓ ਕਥਾ। ਦਰਸ਼ਨ ਕਰੋ। ਸੁਣ ਸ੍ਰੀ ਅਮਰਦਾਸ ਤਬ ਕਹਿਓ। ਗੁਰਸਿੱਖਾਂ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਤਦੋਂ ਕਿਹਾ, ਇੱਕ ਮੁਨ ਮਾਂਡਵ ਤਪ ਕਰ ਰਹਿਓ। ਕਹਿੰਦੇ ਇੱਕ ਵੀ ਜਿਹੜਾ ਮਾਂਡਵ ਮੁਨੀ ਸੀ ਉਹ ਤਪ ਕਰ ਰਿਹਾ ਸੀ ਜੰਗਲ ਵਿੱਚ। ਤਸਕਰ ਨਿਪ ਕੀ ਕਰੀ ਸਤੇਈ। ਰਾਜਧਾਨੀ ਵਿੱਚ ਕਹਿੰਦੇ ਚੋਰਾਂ ਨੇ ਰਲ ਮਿਲ ਕੇ ਰਾਜੇ ਦੀ ਚੋਰੀ ਕਰ ਲਈ। ਚੱਲੇ ਜਾਤ ਰਿਖ ਦੇਖ ਤੇਈ। ਇਸ ਤਰ੍ਹਾਂ ਕਹਿੰਦੇ ਚੋਰੀ ਦਾ ਮਾਲ ਜਾ ਲੈ ਕੇ ਚੋਰ ਚੋਰ ਚਲੇ ਜਾ ਰਹੇ ਸੀ। ਉਹਨਾਂ ਨੇ ਮਾਂਡਵੀ ਰਿਖੀ ਨੂੰ ਜੰਗਲ ਵਿੱਚ ਤਾਂ ਅੱਖਾਂ ਮਿਚੀ ਬੈਠਾ ਵੇਖ ਲਿਆ ਵੀ ਇਹ ਤਪ ਕਰ ਰਿਹਾ ਹੈ। ਏਕ ਹਾਰ ਬਹੁ ਮੋਲ ਹੁਤੋ ਜਿਹੇ। ਆਪੋ ਵਿੱਚ ਹੀ ਸਲਾਹ ਜੇ ਕੀਤੀ ਹੈ ਵੀ ਆਹ ਤਪੀ ਤਪ ਕਰ ਰਿਹਾ, ਚਲੋ ਆਪਾਂ ਇਹਨੂੰ ਵੀ ਥੋੜੀ ਵਿਧੀ ਭੇਟਾ ਕਰ ਦਈਏ, ਇਹਨੂੰ ਵੀ ਕੋਈ ਦੇ ਦਈਏ। ਕਹਿੰਦੇ ਇਸ ਤਰ੍ਹਾਂ ਇੱਕ ਹਾਰ ਜਿਹਾ ਦੇ ਦਿੱਤਾ ਹੈ। ਰਿਖ ਕੋ ਜਾਨ ਅਪਰ ਦੀਨ ਸਤੇ। ਇਸ ਤਰ੍ਹਾਂ ਰਿਖੀ ਜਾਣ ਕੇ ਸੋਹਣਾ ਹਾਰ ਉਹਦੇ ਗਰਦੇ ਵਿੱਚ ਪਾ ਦਿੱਤਾ, ਹੋਰ ਕੁਝ ਮਾਇਆ ਵੀ ਦੇ ਦਿੱਤੀ ਹੈ। ਤਸਕਰ ਗਏ ਆਪਣੇ ਸਦਨ। ਮਾਂਡਵ ਮੁਨੀ ਨੂੰ ਕੋਈ ਪਤਾ ਨਹੀਂ ਹੈ, ਜਿਹੜੇ ਚੋਰ ਸੀ ਬਾਕੀ ਮਾਲ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਬੈਠੋ ਮੁਨੀ ਸਮਾਧ ਮਗਨ। ਇਧਰ ਜਿਹੜਾ ਮਾਂਡਵ ਮੁਨੀ ਸੀ ਸਮਾਧੀ ਵਿੱਚ ਮਸਤ ਹੋਇਆ ਬੈਠਾ ਹੈ। ਇਤਨੇ ਮਹਿ ਨਿਰਿਪ ਕੇ ਭੱਟ ਆਏ। ਇੰਨੇ ਸਮੇਂ ਵਿੱਚ ਹੀ ਰਾਜੇ ਦੇ ਜਿਹੜੇ ਕੋਈ ਸੂਰਬੀਰ ਬਹਾਦਰ ਫੌਜੀ ਆ ਗਏ ਨੇ। ਦੇਖ ਹਾਰ ਮੁਨ ਗਹਿਓ ਉਠਾਏ। ਮਾਂਡਵ ਮੁਨੀ ਦੇ ਗਲਦੇ ਵਿੱਚ ਹੁਣ ਹਾਰ ਪਾਇਆ ਹੋਇਆ ਤੇ ਕਹਿੰਦੇ ਸਮਝ ਕੇ ਇਹਨੂੰ ਫੜ ਲਿਆ ਉਹਨਾਂ ਨੇ। ਕਹਿ ਬਹੁ ਰਹਿਓ ਨਾ ਮਾਨੀ ਕਾਹੂ। ਮਾਂਡਵ ਮੁਨੀ ਬਹੁਤ ਕਹਿ ਰਿਹਾ ਵੀ ਮੈਂ ਤਾਂ ਅੱਖਾਂ ਬੰਦ ਕੀਤੀਆਂ ਸੀ, ਮੈਨੂੰ ਨੀ ਪਤਾ ਕੌਣ ਗਲ ਵਿੱਚ ਹਾਰ ਪਾ ਗਿਆ ਕੌਣ ਮਾਇਆ ਰੱਖ ਗਿਆ, ਪਰ ਇਹਨਾਂ ਨੇ ਕਿਸੇ ਨੇ ਗੱਲ ਉਹਦੀ ਸੱਚੀ ਮੰਨੀ ਨਹੀਂ। ਤਸਕਰ ਲੱਖ ਸੂਲੀ ਦੀਏ ਤਾਹੂ। ਮਾਂਡਵ ਮੁਨੀ ਨੂੰ ਚੋਰ ਜਾਣ ਕੇ ਕਹਿੰਦੇ ਉਹਨਾਂ ਨੇ ਫੜ ਕੇ ਸੂਲੀ ਤੇ ਚੜਾ ਦਿੱਤਾ। ਤਪ ਕੇ ਬਲ ਕਰ ਮਰਿਓ ਨਾ ਸੋ। ਉਹ ਜਿਹੜਾ ਮਾਂਡਵ ਮੁਨੀ ਸੀ ਤਪ ਦੇ ਬਲ ਦੇ ਕਰਕੇ ਸੂਲੀ ਉੱਪਰ ਕਹਿੰਦੇ ਚੜਿਆ ਵੀ ਮਰਿਆ ਨਹੀਂ। ਧਰਮ ਰਾਏ ਸੋ ਕ੍ਰੋਧਿਤ ਹੋਊ। ਸਗੋਂ ਕਹਿੰਦੇ ਜਿਹੜਾ ਧਰਮ ਰਾਜਾ ਸੀ ਨਾ ਉਹਦੇ ਉੱਪਰ ਜਿਹੜਾ ਇਹ ਮਾਂਡਵਣੀ ਬੜਾ ਕ੍ਰੋਧਵਾਨ ਹੋ ਗਿਆ, ਗੁੱਸੇ ਹੋ ਗਿਆ। ਇਹੋ ਅਨਿਆਏ ਕਰਿਓ ਮਤ ਮੰਦ। ਕਹਿੰਦੇ ਭੈੜੀ ਮਤ ਵਾਲਿਆ ਧਰਮ ਰਾਜਾ, ਇਹ ਤੂੰ ਮੇਰੇ ਨਾਲ ਕੁਨਿਆ ਕੀਤਾ, ਬੇਇਨਸਾਫੀ ਕੀਤੀ ਹੈ। ਤੁਝਕੋ ਦੇਹੋਂ ਸਰਾਪ ਬਿਲੰਦ। ਬਿਨਾਂ ਵਜ੍ਹਾ ਕਤੋਂ ਤੂੰ ਮੈਨੂੰ ਤੂੰ ਸੂਲੀ ਚੜਾ ਦਿੱਤਾ ਹੈ। ਕਹਿੰਦੇ ਇਸ ਕਰਕੇ ਤੈਨੂੰ ਬਹੁਤ ਵੱਡਾ ਮੈਂ ਸਰਾਪ ਦੇਵਾਂਗਾ, ਤੇਰੀ ਸਤਿਆ ਨਾਸ ਕਰਾਂਗਾ, ਬੇੜਾ ਗਰਕ ਕਰਾਂਗਾ। ਸਗਰੀ ਆਰ ਬਲਾ ਤਪਤਾਯੋ। ਦੇਖ ਲਾ ਕਹਿੰਦਾ ਵੀ ਮੈਂ ਸਾਰੀ ਉਮਰ ਹੋ ਗਈ ਜਿਉਂ ਸੁਰ ਸੰਭੜੀਏ ਤਪ ਹੀ ਕੀਤਾ ਜੰਗਲ ਵਿੱਚ ਬੈਠ ਕੇ। ਬਿਨ ਅੱਗ ਸੂਲੀ ਮੋਹ ਚੜਾਯੋ। ਧਰਮਰਾਜ ਕਹਿੰਦੇ ਬਿਨਾਂ ਪਾਪ ਤੋਂ ਤੂੰ ਮੈਨੂੰ ਕਹਿੰਦੇ ਸੂਲੀ ਤੇ ਚੜਾ ਦਿੱਤਾ ਹੈ, ਚੰਗਾ ਹੁਣ ਸਰਾਪ ਦੇਵਾਂਗਾ। ਜਮ ਤਬ ਆਏ ਮੁਨੀ ਸੋ ਕਹਿਓ। ਕਹਿੰਦੇ ਧਰਮਰਾਜ ਨੇ ਆ ਕੇ ਤਦੋਂ ਕਹਿੰਦੇ ਮਾਂਡਵ ਮੁਨੀ ਨੂੰ ਜਿੱਥੇ ਸੂਲੀ ਤੇ ਚੜਿਆ ਨਾ ਉੱਥੇ ਆ ਕੇ ਕਿਹਾ, ਪੂਰਬ ਕਰਮ ਕੇਰ ਫਲ ਲਹਿਓ। ਕਹਿੰਦਾ ਵੀ ਮਾਂਡਵ ਮੁਨੀ ਸੁਣ ਲਾ, ਠੀਕ ਹੈ ਵੀ ਇਸ ਜਨਮ ਦਾ ਤਾਂ ਤੇਰਾ ਕੋਈ ਪਾਪ ਰੂਪ ਕਰਮ ਹੈ ਨੀ, ਪਿਛਲੇ ਜਨਮ ਦਾ ਫਲ ਤੈਨੂੰ ਇਹ ਮਿਲਿਆ ਹੈ, ਉਹ ਤੂੰ ਸੁਣ ਲਾ। ਆਰ ਬਲਾ ਬਾਲਕ ਮਹਿ ਧਰੀ। ਕਹਿੰਦੇ ਜਿਸ ਵੇਲੇ ਪਿਛਲੇ ਜਨਮ ਵਿੱਚ ਤੂੰ ਅਜੇ ਜਿਹੜੀ ਬੱਚਿਆਂ ਵਾਲੀ ਉਮਰ ਜੀ ਧਾਰਨ ਕੀਤੀ, ਇਸ ਨੂੰ ਅਜੇ ਜੇ ਬੱਚੇ ਵਾਲੀ ਉਮਰ ਹੈ, ਛੋਟਾ ਹੈ ਸੀ। ਸੂਲ ਸੰਗ ਭ੍ਰਿੜ ਬੇਦਨ ਕਰੀ। ਕਹਿੰਦੇ ਪਿਛਲੇ ਜਨਮ ਜਦੋਂ ਤੂੰ ਬੱਚੇ ਉਮਰ ਵਿੱਚ ਸੀ ਨਾ, ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਸੋਲ ਜੀ ਲੈ ਕੇ ਉਹਦੇ ਨਾਲ ਤੂੰ ਜਿਹੜੀ ਭਿੜ ਹੈ ਉਹ ਕਰਕੇਣ ਜੀ ਹੈ, ਕਹਿੰਦੇ ਉਹ ਬੰਨ ਦਿੱਤੀ ਸੀ ਉਹ ਕਰਕੇਣ ਦੇ। ਕਹਿੰਦੇ ਇਸ ਤਰ੍ਹਾਂ ਤੂੰ ਕੰਡਾ ਜਾ ਚੋਇਆ ਸੀ। ਤਿਸ ਤੇ ਸੂਲੀ ਤੋ ਕੋ ਹੋਈ। ਉਹਦੇ ਕਹਿੰਦੇ ਸੂਲੀ ਉਹਨੂੰ ਸੂਲ ਚਵਾਈ ਸੀ, ਉਹ ਕਰਕੇਣ ਕਰਕੇ ਤੈਨੂੰ ਕਹਿੰਦੇ ਇਹ ਸੂਲੀ ਹੋ ਗਈ, ਤੂੰ ਸੂਲੀ ਤੇ ਚੜ ਗਿਆ ਹੈ, ਤੈਨੂੰ ਕਿਸੇ ਦਾ ਫਰਫ ਮਿਲਿਆ ਹੈ। ਸੁਣ ਮੁਨ ਬੋਲਿਓ ਨਿਆਏ ਨਾ ਕੋਈ। ਭਾਈ ਮਾਂਡਵ ਮੁਨੀ ਸੁਣ ਕੇ ਧਰਮ ਰਾਜ ਨੂੰ ਬੋਲਿਆ, ਕਹਿੰਦੇ ਉਹ ਵੀ ਕੋਈ ਨਿਆਂ ਵਾਲੀ ਗੱਲ ਹੈ। ਬਾਲਕ ਬੈ ਸੁਧ ਬਿਨ ਜਬ ਰਹਿ। ਉਹ ਕਹਿੰਦੇ ਬੱਚਾ ਉਹ ਤਾਂ ਕਹਿੰਦੇ ਉਮਰ ਦੇ ਵਿੱਚ ਬਿਨਾਂ ਹੋਸ਼ ਵੋਸ਼ ਤੋਂ ਹੁੰਦਾ, ਉਹਨੂੰ ਤਾਂ ਆਪਣੇ ਦਾ ਪਰਾਏ ਦਾ ਪਤਾ ਹੀ ਨਹੀਂ ਹੁੰਦਾ। ਉਹ ਤਾਂ ਸਤੇ ਸਿੱਧੀਏ ਚੇਸ਼ਟਾ ਕਰਦਾ, ਇਹ ਤਾਂ ਉਲਤਾਂ ਕਰਦਾ। ਕਰ ਹੈ ਕਰਮ ਕਿਮ ਤੇ ਫਲ ਲਹੈ। ਜਦੋਂ ਬੱਚੇ ਨੂੰ ਕੋਈ ਪਤਾ ਹੀ ਨਹੀਂ ਹੈ, ਕਹਿੰਦੇ ਫਿਰ ਉਹ ਕਰਮ ਕਰਦਾ ਕਿਵੇਂ, ਉਹਦਾ ਫਲ ਲੈ ਸਕਦਾ, ਤਾਂ ਕੁਨਿਆ ਕਰ ਰਹੇ ਹੈ। ਕਰੋ ਮਿਰਜਾਦ ਆਜ ਤੇ ਐਸੀ ਚੰਗਾ ਵੀ, ਜਿਵੇਂ ਧਰਮ ਰਾਜਾ ਮੈਂ ਕਹਿੰਦਾ ਨਾ, ਅੱਜ ਤੋਂ ਬਾਅਦ ਤੋਂ ਇਸ ਤਰ੍ਹਾਂ ਦੀ ਮਰਜ਼ਾਦਾ ਕਾਇਮ ਕਰਦੇ। ਧਰਮ ਰਾਏ ਮੈਂ ਭਾਖੋ ਜੈਸੀ, ਧਰਮ ਰਾਏ ਜਿਵੇਂ ਮੈਂ ਤੈਨੂੰ ਕਹਿੰਦਾ ਨਾ ਮਰਜ਼ਾਦਾ, ਅੱਜ ਤੋਂ ਬਾਅਦ ਤੂੰ ਕਹੇ ਇਸ ਤਰ੍ਹਾਂ ਕਾਇਮ ਕਰ ਦੇ। ਬਾਲਕ ਬੈ ਹੋਏ ਨਾ ਸੁਧ ਮਾਹੀ, ਕਿਉਂਕਿ ਜਦੋਂ ਬਾਲਕ ਉਮਰਾਂ ਵਿੱਚ ਹੁੰਦਾ ਉਦੋਂ ਉਹ ਕਹਿੰਦੇ ਸੂਝ ਬੂਝ ਵਾਲਾ, ਕੋਈ ਸਮਝ ਵਾਲਾ ਨਹੀਂ ਉਹ ਹੁੰਦਾ ਹੈ। ਕਰ ਹੈ ਕਰਮ ਫਲ ਪਾਏ ਸੁਨਾਹੀ, ਕਹਿੰਦੇ ਜਿੰਨਾ ਚਿਰ ਬਾਲਕ ਉਮਰਾਂ ਵਿੱਚ ਜੇ ਉਹ ਕੋਈ ਮਾੜਾ ਕਰਮ ਕੁਰਮ ਕਰ ਲੇ, ਉਹਦਾ ਉਹਨੂੰ ਫਲ ਮਾੜਾ ਨਾ ਮਿਲੇ। ਸੁਨ ਮਾਂਡ ਵਸੂਲੀ ਪਰ ਰਹਿਓ, ਫਿਰ ਵੀ ਕਹਿੰਦੇ ਜਿਹੜਾ ਮਨ ਹੈ, ਮਨ ਮਾਂਡਵ ਸੂਲੀ ਪਰ ਰਹਿਓ, ਫਿਰ ਵੀ ਜਿਹੜਾ ਮਾਂਡਵ ਮੁਨੀ ਕਹਿੰਦੇ ਸੂਲੀ ਦੇ ਉੱਪਰ ਹੀ ਚੜਿਆ ਰਿਹਾ। ਇਸ ਤਰ੍ਹਾਂ ਇਹਦਾ ਪ੍ਰਸੰਗ ਐਸੇ ਵੀ ਆ, ਭਾਗਵਤ ਪੁਰਾਣ ਵੀ ਥੋੜ੍ਹਾ ਜਿਹਾ ਹੋਰ ਆਉਂਦਾ ਹੈ। ਇਹਨੇ ਕਿਹਾ ਵੀ ਮੈਨੂੰ ਸਰਾਪ ਨਾ ਦੇਈ, ਇਹ ਕਹਿੰਦਾ ਨਹੀਂ ਵੀ ਉਹਨੇ ਜਿਹੜਾ ਤੂੰ ਕੀਤਾ ਨਾ ਮੈਨੂੰ ਸੂਲੀ ਬਿਨਾਂ ਵਜ੍ਹਾ ਤੋਂ ਕਰਾਇਆ, ਸਰਾਪ ਤਾਂ ਤੂੰ ਮੈਨੂੰ ਦੇਵਾਂਗਾ ਤੈਨੂੰ ਧਰਮ ਰਾਜਾ। ਫਿਰ ਕਹਿੰਦੇ ਇਹਨੇ ਇਸ ਤਰ੍ਹਾਂ ਕਿਹਾ ਹੱਥ ਜੋੜ ਕੇ ਧਰਮ ਰਾਜ ਦੇ, ਕਹਿੰਦੇ ਵੀ ਦੋ ਸਰਾਪ ਨਾ ਦੇਈ, ਹੋਰ ਕੋਈ ਦੇ ਦੀ। ਕਹਿੰਦੇ ਉਹ ਕਿਹੜੇ? ਕਹਿੰਦੇ ਇੱਕ ਤਾਂ ਵੀ ਮੈਨੂੰ ਝੰਡਾਲਾਂ ਦੇ ਘਰੇ ਜਨਮ ਨਾ ਦੇਵੀ, ਅਤੇ ਦੂਜਾ ਕਹਿੰਦੇ ਮੈਨੂੰ ਦਾਸੀ ਦਾ ਪੁੱਤ ਨਾ ਬਣਾਈ। ਮਾਂਡਵ ਕਹਿੰਦਾ ਵੀ ਫਿਰ ਦੋ ਹੀ ਹੋਏਗਾ, ਜਲਾਲਾਂ ਦੇ ਘਰੇ ਵੀ ਜੰਮੇਗਾ ਅਤੇ ਦਾਸੀ ਦਾ ਪੁੱਤ ਵੀ ਬਣੇਗਾ। ਇਸ ਤਰ੍ਹਾਂ ਜਾਣੀ ਭਾਗਵਤ ਪ੍ਰਾਣ ਦੇ ਵਿੱਚ ਸਾਖੀ ਆਉਂਦੀ ਹੈ ਵੀ ਉਹ ਫਿਰ ਜਿਹੜਾ ਮਾਂਡਵ ਮੁਨੀ ਦੇ ਸਰਾਪ ਕਰਕੇ ਇਹ ਜਿਹੜਾ ਧਰਮ ਰਾਜ ਹੈ, ਇਹ ਕਹਿੰਦੇ ਇੱਕ ਤਾਂ ਬਾਲਮੀਕ ਰੂਪ ਬਣ ਕੇ ਆਇਆ, ਉਹਦੇ ਕਰਕੇ ਫਿਰ ਇਹ ਧਰਮ ਰਾਜ ਦਾ ਹੀ ਅਵਤਾਰ ਸੀ ਜਿਹੜਾ ਬਾਲਮੀਕ ਸੀ, ਅਤੇ ਦੂਜਾ ਫਿਰ ਕਹਿੰਦੇ ਬਿਦਰਦਾਸੀ ਦਾ ਪੁੱਤ ਸੀ। ਇਸ ਤਰ੍ਹਾਂ ਉਹ ਦੂਜਾ ਫਿਰ ਇਸ ਤਰ੍ਹਾਂ ਇਹ ਧਰਮ ਰਾਜ ਦਾ ਦਾਸੀ ਦਾ ਜਨਮ ਬਣ ਕੇ ਇਹਨੇ ਧਾਰਿਆ, ਉਹ ਸਰਾਪ ਇਸ ਤਰ੍ਹਾਂ ਪੂਰਾ ਹੋਇਆ। ਇਸ ਤਰ੍ਹਾਂ ਦੀਆਂ ਪੁਰਾਣਾਂ ਵਿੱਚ ਸਾਖੀਆਂ ਇਹੋ ਜਿਹੀਆਂ ਹਨ। ਇੱਕ ਪ੍ਰਤ ਬਤਾ ਤਾਹਿ ਨਾ ਲਹਿਓ, ਉਸ ਵੇਲੇ ਕਹਿੰਦੇ ਮਾਂਡਵ ਮੁਨੀ ਉਹ ਸੂਲੀ ਉੱਪਰ ਹੀ ਟੰਗਿਆ ਰਿਹਾ ਅਤੇ ਜੀਂਦਾ ਰਿਹਾ, ਨਹੀਂ ਮਰਿਆ। ਕਹਿੰਦੇ ਕੋਈ ਪਤ ਵਰਤਾ ਇਸਤਰੀ ਸੀ, ਉਹਨੇ ਕਹਿੰਦੇ ਜਾਣਿਆ ਨਾ ਵੇਖਿਆ ਨਾ ਵੀ ਇੱਥੇ ਮੁਨੀ ਸੂਲੀ ਚੜਿਆ ਹੋਇਆ। ਪਿੰਗਲ ਪਤ ਕੋ ਸੀਸ ਉਠਾਏ, ਆਹੋ ਕਹਿੰਦੇ ਇਸਤਰੀ ਨੇ ਪਿੰਗਲੇ ਪਤੀ ਨੂੰ ਆਪਣੇ ਸਿਰ ਦੇ ਉੱਪਰ ਚੁੱਕਿਆ ਹੋਇਆ ਸੀ। ਚੱਲ ਤਿਓ ਸੂਲੀ ਸੰਗ ਲਗਾਏ, ਚੱਲਣ ਲੱਗੀ ਹੈ ਕਹਿੰਦੇ ਉਹ ਸੂਲੀ ਦੇ ਨਾਲ, ਕਹਿੰਦੇ ਪਤੀ ਇਹਦਾ ਲੱਗ ਗਿਆ, ਥੋੜਾ ਜਿਹਾ ਸ਼ੋ ਗਿਆ ਹੈ। ਉਤੋ ਤਿਮਰ ਨਹਿ ਦੇਖਿਓ ਗਇਓ, ਹਨੇਰਾ ਜਿਹਾ ਹੈ ਸੀ, ਉਹ ਇਸਤਰੀ ਤੋਂ ਕਿਤੇ ਮਾਂਡਵ ਮੁਨੀ ਸੂਲੀ ਚਿਰਿਆ ਦੇਖਿਆ ਨਾ ਗਿਆ, ਪਤਾ ਨਾ ਤਲਿਆ। ਹਲ ਕਰ ਮੁਨੀ ਦੁਖਿਓ ਰਿਸ ਪਾਇਓ, ਕਹਿੰਦੇ ਉਹ ਪਤੀ ਦਾ ਮਾੜਾ ਜਿਹਾ ਛੋਇਆ ਛਾਇਆ ਤੇ ਮਾਂਡਵ ਮੁਨੀ ਸੂਲੀ ਵਿੱਚ ਲੱਗਿਆ ਸੀ, ਹਿੱਲਿਆ ਤੇ ਇਹਨੂੰ ਹੋਰ ਦੁੱਖ ਮਹਿਸੂਸ ਹੋਇਆ। ਦਇਓ ਸਰਾਪ ਰੱਬ ਉਦਯਤ ਸਾਥ, ਮਾਂਡਵ ਮੁਨੀ ਕਹਿੰਦੇ ਗੁੱਸੇ ਹੋ ਗਿਆ। ਫਿਰ ਉਸ ਵੇਲੇ ਕਹਿੰਦੇ ਸਰਾਪ ਦੇ ਦਿੱਤਾ ਉਹ ਇਸਤਰੀ ਨੂੰ, ਕਹਿੰਦੇ ਸੂਰਜ ਚੜ੍ਹਦੇ ਨਾਲ ਹੀ ਮਰ ਹੈ ਉਠਾਇਓ ਜੋ ਜੋ ਨਿਜ ਸਾਥ, ਜੋ ਨਿਜ ਨਾਥ ਜਿਹੜਾ ਮਾਲਕ ਤੂੰ ਆਪਣੇ ਕਹਿੰਦੇ ਸਿਰ ਤੇ ਚੁੱਕਿਆ ਨਾ, ਦਿਨ ਚੜ੍ਹਦੇ ਨਾਲ ਮਰਨ ਇਹ ਖਤਮ ਪੁਜਾਏ। ਸੁਣ ਪ੍ਰਤ ਬਤਾ ਬਹੁਤ ਦੁੱਖ ਪਾਵਾ, ਕਹਿੰਦੇ ਮਾਂਡਵ ਮੁਨੀ ਤੋਂ ਸਰਾਪ ਦਾ ਬਚਨ ਸੁਣ ਕੇ ਜਿਹੜੀ ਉਹ ਪਤ ਵਰਤਾ ਇਸਤਰੀ ਨੇ ਬੜਾ ਉਹਨੇ ਦੁੱਖ ਪਾਇਆ। ਬਿਨ ਜਾਣੇ ਮੈਂ ਤੋਹਿ ਛੁਵਾਵਾ, ਮਾਂਡਵ ਮੁਨੀ ਨੂੰ ਕਹਿਣ ਲੱਗੀ ਬਿਨਾਂ ਜਾਣੇ ਤੋਂ ਮੈਂ ਤੈਨੂੰ ਛੁਹਾ ਬੈਠੀ, ਤੇਰੇ ਨਾਲੇ ਪਤੀ ਮੇਰਾ ਛੋ ਗਿਆ, ਹਨੇਰਾ ਸੀ ਮੈਨੂੰ ਨੀ ਪਤਾ ਸੀ। ਹੋਏ ਪਰਾਤ ਪਤ ਮਮ ਮਰ ਜਾਏ, ਜਾਣ ਬੁਝ ਕੇ ਤੇਰੇ ਨਾਲ ਕੋਈ ਐਸਾ ਕੀਤਾ ਹੋਵੇ ਨਾ ਤੈਨੂੰ ਤੰਗ ਕਰਨ ਦੀ ਕੋਸ਼ਿਸ਼, ਫਿਰ ਤਾਂ ਠੀਕ ਸੀ। ਪਰ ਕਹਿੰਦੇ ਚੰਗਾ ਜੇ ਤੂੰ ਕਹਿੰਦਾ ਨਾ ਵੀ ਦਿਨ ਚੜ੍ਹਦੇ ਨਾਲ ਤੇਰਾ ਮਤੀ ਮਰ ਜਾਏ, ਕਹਿੰਦੇ ਇਸ ਤਰ੍ਹਾਂ ਸੂਰਜ ਹੀ ਨਾ ਚੜੇ ਜਾਂ ਤੇ ਨਹਿ ਸੂਰਜ ਨਿਕਸਾਏ। ਇਸ ਕਰਕੇ ਕਹਿੰਦੇ ਹੁਣ ਸੂਰਜ ਹੀ ਨਹੀਂ ਨਿਕਲੇਗਾ ਜੇ ਮੇਰੋ ਪਤ ਮਰਿਓ ਜਵਾਵੇ। ਇਹਦਾ ਕੋਈ ਆ ਕੇ ਮੇਰਾ ਪਤੀ ਕਹਿੰਦੇ ਉਹ ਮਰਿਆ ਹੋਇਆ ਜੀਵਾਵੇਗਾ। ਮਾਰ ਤੰਡ ਕੋ ਸੋ ਉਦਤਾਵੇ। ਕਹਿੰਦੇ ਉਹ ਫਿਰ ਜਿਹੜਾ ਇਹ ਸੂਰਜ ਕਹਿੰਦੇ ਚੜਾਏਗਾ, ਪ੍ਰਗਟ ਕਰੇਗਾ, ਨਹੀਂ ਤਾਂ ਚੜ੍ਹ ਨਹੀਂ ਮੈਂ ਦੇਵਾਂਗੀ। ਇਮ ਪ੍ਰਤ ਬਤਾ ਨੇ ਜਬ ਕਹਿਓ। ਇਹ ਵੀ ਗੁਰਸਿੱਖੋ ਇਸ ਤਰ੍ਹਾਂ ਜਦੋਂ ਪਤ ਵਰਤੇ ਇਸਤਰੀ ਨੇ ਇਹ ਬਚਨ ਕਹਿ ਦਿੱਤਾ। ਉਦਿਓ ਨਾ ਰਵ ਤਮ ਦਹਿ ਦਿਸ ਰਹਿਓ। ਸਤਿਆ ਵਾਲੀ ਸੀ ਕਹਿੰਦੇ ਸੂਰਜ ਚੜ੍ਹਿਆ ਨੀ, ਹਰ ਪਾਸੇ ਹਨੇਰਾ ਹੀ ਪਿਆ ਰਿਹਾ। ਦਸ ਦਿਨ ਬੀਤ ਗਏ ਇਸ ਭਾਂਤੀ ਆ ਸੂਰਜ ਚੜ੍ਹੇ ਤੋਂ ਬਗੈਰ ਹਨੇਰਾ ਹੋਇਆ। ਕਹਿੰਦੇ ਇਸ ਤਰ੍ਹਾਂ 10 ਦਿਨ ਲੰਘ ਗਏ। ਸਗਰੋ ਜਗਤ ਭਇਓ ਬਿਕੁਲ। ਜਿੰਨਾ ਸਾਰਾ ਸੰਸਾਰ ਸੀ ਕਹਿੰਦੇ ਬਹੁਤ ਬਕਿਆਕਲ ਹੋ ਗਿਆ, ਘਬਰਾ ਗਿਆ। ਸਰਬ ਸੁਰਨ ਤਬ ਕੀਨ ਉਪਾਏ। ਕਹਿੰਦੇ ਸਾਰੇ ਦੇਵਤਿਆਂ ਨੇ ਮਿਲ ਮਿਲ ਕੇ ਉਪਰਾਲਾ ਹੀਲਾ ਕੀਤਾ। ਤਿਸ ਕੋ ਪਤ ਮਿਲ ਦਇਓ ਜਵਾਏ। ਕਹਿੰਦੇ ਉਹ ਜਿਹੜਾ ਪਤੀ ਉਹਦਾ ਮਰ ਗਿਆ ਸੀ ਨਾ, ਕਹਿੰਦੇ ਉਹਨੇ ਜਵਾ ਦਿੱਤਾ ਹੈ ਰਲ ਮਿਲ ਕੇ ਆਪਣੀ ਸ਼ਕਤੀ ਨਾਲ ਦੇਵਤਿਆਂ। ਇਮ ਪ੍ਰਤ ਬਤਾ ਬਿਖੈ ਬਹੁ ਬਲ ਹੈ। ਗੁਰਸਿੱਖੋ ਜਿਹੜੀ ਪਤ ਵਰਤਾ ਧਰਮ ਵਿੱਚ ਇਸਤਰੀ ਕਹਿੰਦੇ ਕਾਇਮ ਰਹਿੰਦੀ, ਉਹਦੇ ਵਿੱਚ ਇਹ ਬਲ ਹੁੰਦਾ। ਧਰੈ ਸਕਤ ਗਮਨੈ ਸਭ ਥਲ ਹੈ। ਸ਼ਕਤੀ ਰੱਖਦੀ ਹੈ, ਸਭ ਥਾਵਾਂ ਵਿੱਚ ਆਉਂਦੀ ਹੈ। ਜਾਂ ਤੇ ਕਾਬਲ ਤੇ ਚੱਲ ਆਈ। ਇਸ ਕਰਕੇ ਜਿਹੜੀ ਮਾਈ ਸੇਵਾ ਹੈ ਵੀ ਕਹਿੰਦੇ ਉਹ ਸ਼ਕਤੀ ਕਰਕੇ ਨਾ ਕਾਬਲ ਵਿੱਚੋਂ ਚੱਲ ਕੇ ਆਈ ਹੈ। ਇੱਕ ਪਤ ਵਰਤ ਪੁੰਨ ਸੇਵ ਕਮਾਈ। ਇੱਕ ਤਾਂ ਪਤੀ ਵਰ ਧਰਮ ਵਿੱਚ ਕਾਇਮ ਹੈ, ਦੂਜੀ ਇਹਨੇ ਬੋਲੀ ਸਾਹਿਬ ਦੀ ਕਾਲ ਸੇਵਾ ਕਮਾਈ। ਸਤਿਗੁਰ ਧਿਆਨ ਧਰਹਿ ਦਿਨ ਰਹਿਣ। ਤੀਸਰਾ ਵੀ ਜਦੋਂ ਸੇਵਾ ਕਰਦੀ ਹੈ, ਦਿਨ ਹੋਵੇ ਰਾਤ ਹੋਵੇ, ਸਤਿਗੁਰੂ ਦੇ ਚਰਨਾਂ ਦਾ ਇਹ ਧਿਆਨ ਧਰਦੀ ਹੈ। ਭਈ ਸਕਤ ਭਈ ਅਦਕ ਸ਼ਕਤੀ ਗਨ ਐਨ। ਇਸ ਕਰਕੇ ਇਹਦੇ ਵਿੱਚ ਬਹੁਤੀ ਸ਼ਕਤੀ ਹੋਏ ਤਾਂ ਸ਼ਕਤੀਆਂ ਦਾ ਘਰ ਹੀ ਹੁਣ ਬਣ ਗਈ ਹੋਈ ਹੈ। ਗ੍ਰਿਸਤ ਬਿਖਾਏ ਜੇ ਭਗਤ ਕਰਨ ਤੇ। ਕਹਿੰਦੇ ਵੀ ਜਿਹੜੇ ਗ੍ਰਿਸਤ ਬਣ ਵੀ ਗ੍ਰਿਸਤੀ ਬਣ ਕੇ ਰਹਿੰਦੇ, ਘਰ ਵਿੱਚ ਰਹਿ ਕੇ ਭਗਤੀ ਕਰਦੇ। ਗੁਰ ਸੇਵ ਹੈ ਪ੍ਰਭ ਕੋ ਸਿਮਰਨ ਤੇ। ਗੁਰੂ ਦੀ ਸੇਵਾ ਕਰਦੇ ਹੈ, ਪ੍ਰਭੂ ਦਾ ਸਿਮਰਨ ਕਰਦੇ ਹਨ। ਤਿੰਨ ਸਮਾਨ ਦੂਸਰ ਨਹਿ ਹੋਏ। ਉਹਨਾਂ ਵਰਗਾ ਹੋਰ ਕੋਈ ਜਪੀ ਤਪੀ ਮੁਨੀ ਰਿਸ਼ੀ ਨਹੀਂ ਹੋ ਸਕਦਾ। ਸੁਨ ਗੁਰ ਤੇ ਹਰਖੇ ਸਭ ਕੋ। ਗੁਰੂ ਅਮਰਦਾਸ ਸਾਹਿਬ ਜੀ ਤੋਂ ਮਾਂਡਵ ਮੁਨੀ ਦੀ ਤੇ ਪਤਵਰਤ ਇਸਤਰੀ ਦਾ ਪ੍ਰਸੰਗ ਸੁਣ ਕੇ ਸਾਰੇ ਸੁਖ ਪ੍ਰਸੰਨ ਹੋ ਗਏ। ਧੰਨ ਧੰਨ ਤੁਮ ਪ੍ਰਭੂ ਕਿਰਪਾਲੂ। ਹੇ ਸਤਿਗੁਰੂ ਕਿਰਪਾਲੂ ਜੀ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ ਮਹਾਰਾਜ। ਦਾਤਾ ਸ਼ਕਤੀ ਬ੍ਰਿਧ ਵਿਸਾਲੂ। ਸੇਵਾ ਕਰਨ ਵਾਲਿਆਂ ਨੂੰ ਮਹਾਰਾਜ ਬਹੁਤ ਵੱਡੀ ਸ਼ਕਤੀਆਂ ਦੇਣ ਵਾਲੇ ਦਾਤਾ। ਪੁੰਨ ਸੋ ਮਾਈ ਨਿਕਟ ਹਕਾਰੀ। ਗੁਰਸਿੱਖਾਂ ਨੂੰ ਇਹ ਕਾਬਲ ਮਾਇਤਾ ਦਾ ਪ੍ਰਸੰਗ ਦੱਸ ਤੇ ਮਾਂਡਵ ਤੇ ਪਿੱਛੇ ਇਸਤਰੀ ਪਤ ਵਾਰਤਾ ਧਰਮ ਵਿੱਚ ਕਹਿਣ ਵਾਲਾ ਸ਼ਕਤੀ ਹੋਈ ਦਾ ਸੁਣਾ ਕੇ ਫਿਰ ਮਾਤਾ ਸੇਵਾ ਨੂੰ ਸੱਦਿਆ ਆਪਣੇ ਕੋਲ। ਕਰੀ ਨਿਹਾਲ ਸੋ ਗਿਰਾ ਉਚਾਰੀ। ਗੁਰੂ ਮਹਾਰਾਜ ਨੇ ਬਚਨ ਬਾਣੀ ਕਰਕੇ ਉਹਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ। ਆਤਮ ਗਿਆਨ ਦੰਪਤੀ ਪਾਵ। ਮਹਾਰਾਜ ਨੇ ਬਚਨ ਕਰ ਦਿੱਤਾ, ਕਹਿੰਦੇ ਵੀ ਇਹ ਸੇਵਾ ਕੀਤੀ, ਹੁਣ ਤੁਸੀਂ ਦੋਵੇਂ ਪਤੀ ਸਤੀ ਆਤਮਾ ਦਾ ਗਿਆਨ ਪਾਲੋ, ਆਪਣੇ ਆਪੇ ਦਾ ਗਿਆਨ ਤੁਹਾਨੂੰ ਹੋ ਜਾਏ। ਅੰਤ ਸਮੇਂ ਮੁਝ ਸੋ ਮਿਲ ਜਾਵਹ। ਜਦੋਂ ਅੰਤ ਦਾ ਸਮਾਂ ਹੋਵੇ ਸ੍ਰੀ ਛੱਡ ਕੇ ਸਾਡੇ ਵਿੱਚ ਹੀ ਤੁਹਾਡੀ ਜੋਤ ਮਿਲ ਜਾਏ, ਸਾਡੇ ਵਿੱਚ ਅਭੇਦ ਹੋ ਜਾਓ। ਇਮ ਪ੍ਰਸੰਗ ਤਿਸ ਮਾਈ ਕੇਰਾ। ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਇਹ ਮਾਈ ਸੇਵਾ ਦਾ ਪ੍ਰਸੰਗ ਹੈ। ਕਰਿਓ ਉਧਾਰ ਪਰਮ ਸੁਖ ਹੇਰਾ। ਮਹਾਰਾਜ ਨੇ ਉਧਾਰ ਕਰ ਦਿੱਤਾ, ਇਸ ਤਰ੍ਹਾਂ ਇਹਨੂੰ ਉਹ ਪੀੜਾ ਵੀ ਬਖਸ਼ਿਆ, ਸਿੱਖੀ ਦੇ ਪ੍ਰਚਾਰ ਲਈ ਵੀ, ਇਸ ਤਰ੍ਹਾਂ ਇਹਦੀ ਡਿਊਟੀ ਲਈ ਮਹਾਨ ਸੁੱਖ ਵੇਖਿਆ ਇਸ ਨੇ। ਸਤਿਗੁਰ ਸਕਲ ਸਕਲ ਸਤਿਗੁਰ ਸਕਲ ਸਕਤ ਕੋ ਦਾਤਾ, ਕਿਉਂਕਿ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਾਰੀਆਂ ਸ਼ਕਤੀਆਂ ਦੇ ਦੇਣ ਵਾਲੇ ਦਾਤਾ ਹੈ। ਸਿੱਖ ਸੰਗਤ ਸਭ ਹਿੰਨ ਮਨ ਜਾਤਾ, ਜਿੰਨੇ ਗੁਰੂ ਕੇ ਸਿੱਖ ਸੇਵਕ ਬੋਲੀ ਸਾਹਿਬ ਦੀ ਕਾਰ ਸੇਵਾ ਕਰ ਰਹੇ ਸੀ, ਸਾਰਿਆਂ ਨੇ ਮਨ ਵਿੱਚ ਇਹ ਜਾਣ ਲਿਆ ਵੀ ਸਤਿਗੁਰੂ ਮਹਾਰਾਜ ਜੀ ਸਾਰੀਆਂ ਸ਼ਕਤੀਆਂ ਦੇ ਦੇਣ ਵਾਲੇ ਦਾਤਾ ਹੈ। ਜਿਹੜਾ ਵੀ ਸਾਡੇ ਵਿੱਚੋਂ ਪ੍ਰੇਮ ਭਾਵਨਾ ਨਾਲ ਇਹ ਸੇਵਾ ਕਰੇਗਾ, ਸਤਿਗੁਰੂ ਉਹਨੂੰ ਮਹਾਨ ਸ਼ਕਤੀਆਂ ਦੇ ਦੇਣਗੇ। ਦੇਖ ਲਓ ਵੀ ਇਹ ਮਾਤਾ ਕਰ ਰਹੀ ਹੈ, ਤੈਨੂੰ ਮਾਤਾ ਨੂੰ ਮਹਾਰਾਜ ਬਖਸ਼ ਕਰ ਦਿੱਤੀ ਹੈ, ਜੇ ਵੀ ਅਸੀਂ ਕਰਾਂਗੇ ਤਾਂ ਸਾਨੂੰ ਗੁਰੂ ਮਹਾਰਾਜ ਕਿਉਂ ਨਹੀਂ ਬਖਸ਼ਣਗੇ। ਉਹ ਸਾਰੇ ਪ੍ਰਸੰਗ ਸੁਣ ਕੇ ਸ਼ਰਧਾ ਭਾਵਨਾ ਨਾਲ ਸੇਵਾ ਵਿੱਚ ਡੜ ਕੇ, ਜਿਵੇਂ ਇਹਨਾਂ ਦੀ ਥਾਈਂ ਬਖਸ਼ਿਆ ਹੋਈਆਂ ਉਹ ਪ੍ਰਸੰਗ ਲੜੀਵਾਰ ਅੱਗੇ ਵੀ ਆ ਜਾਣੇ ਹਨ, ਇਸੇ ਤਰ੍ਹਾਂ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪ ਜੀ ਨੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਪ੍ਰੀਖਿਆ ਕਰਕੇ ਬਿਠਾਇਆ ਅਤੇ ਗੁਰਸਿੱਖਾਂ ਨੂੰ ਦੱਸਿਆ ਵੀ ਇਹੀ ਗੱਦੀ ਦੇ ਯੋਗ ਹੈ। ਇਸ ਦੇ ਨਾਲ ਦੇ ਸਾਥੀ ਹੈ ਭਾਈ ਰਾਮਾ ਜੀ, ਉਹ ਭਾਵੇਂ ਸੇਵਾ ਇਹਨਾਂ ਵਾਂਗ ਹੀ ਕਰ ਰਹੇ ਹੈ ਪਰ ਉਹਨਾਂ ਦੇ ਅੰਦਰ ਉਹ ਸੂਖਮ ਜੀ ਹਾਂ ਮੈਂ ਹੰਕਾਰ ਵੀ ਅਸੀਂ ਸੇਵਾ ਬੜੀ ਕਰ ਰਹੇ ਹਾਂ। ਇਹਨਾਂ ਦੇ ਅੰਦਰ ਨਿਮਰਤਾ ਗਰੀਬੀ ਹੈ, ਹਮੈਂ ਸੇਵਾ ਥਾਏ ਨਾ ਪਾਏ, ਹਮੈਂ ਹੁੰਦੀ ਉੱਥੇ ਸੇਵਾ ਥਾਂ ਨਹੀਂ ਪੈਂਦੀ, ਲਿਖੀ ਵਿੱਚ ਨਹੀਂ ਹੁੰਦੀ, ਸਫਲ ਨਹੀਂ ਹੁੰਦੀ ਹੈ। ਇਸ ਕਰਕੇ ਉਹ ਜਿਵੇਂ ਬਚਨ ਹਨ ਉਹ ਆਪ ਜੀ ਨੇ ਉਹ ਸਪਸ਼ਟ ਆਪਣੇ ਘਰ ਦੇ ਵਿੱਚ ਹੀ ਜਿਹੜੇ ਕੋਈ ਸੰਸਾਰੀ ਸੰਬੰਧ ਕਰਕੇ ਆਪਣੇ ਸਨ ਉਹਨਾਂ ਦੁਆਰਾ ਦੁਨਾਇਆ, ਉਹ ਪ੍ਰਸੰਗ ਆਏਗਾ ਉਹ ਆਪਾਂ ਅੱਗੇ ਸੁਣਾਂਗੇ। ਇਸੇ ਤਰ੍ਹਾਂ ਉਹ ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਵੀ ਆ ਰਿਹਾ ਹੈ, ਇਸ ਕਰਕੇ ਉਹ 12 ਮਾਹਾਂ ਦਾ ਪਾਠ ਹੋਵੇਗਾ, ਇਸੇ ਤਰ੍ਹਾਂ ਜਿਹੜਾ ਮਹੀਨਾ ਚੜ੍ਹੇਗਾ ਉਹਦੀ ਕਥਾ ਵਾਰਤਾ ਹੋਏਗੀ, ਇਸ ਤੋਂ ਬਾਅਦ ਫਿਰ ਅਗਲੇ ਦਿਨ ਆਪਾਂ ਜਿੱਥੇ ਅੱਜ ਪ੍ਰਸੰਗ ਛੱਡਿਆ ਇਸ ਤੋਂ ਅੱਗੇ ਆਪਾਂ ਪੜਾ ਸੁਣਾਂਗੇ, ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਇਮ ਪ੍ਰਸੰਗ ਤਿਸ ਮਾਈ ਕੇਰਾ, ਕਰਿਓ ਉਧਾਰ ਪਰਮ ਸੁਖ ਹੇਰਾ, ਸਤਿਗੁਰ ਸਕਲ ਸ਼ਕਤ ਕੋ ਦਾਤਾ, ਸਿੱਖ ਸੰਗਤ ਸਭ ਹਿੰਨ ਮਨ ਜਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।